ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹੱਲਾ ਪਹਿਲਾ ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਏ ਦਾਇਮ ਵਾ ਦੌਲਤ ਕਸੇ ਬੇਸੁਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਕੀਚੈ ਤਿਲੰਗ ਮਹੱਲਾ ਪਹਿਲਾ ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨੀ ਸੁੰਦਰ ਦੀਵਾਨ ਸਜ ਰਹੇ ਹੈ। ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਗ੍ਰੰਥੀ ਸਾਹਿਬਾਨਾਂ ਦੀ ਰਾਹੀਂ ਗੁਰਬਾਣੀ ਦਾ ਪਾਠ ਹੋਇਆ ਹੈ ਅਤੇ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੁਝ ਆਸਾ ਦੀ ਵਾਰ ਦੇ ਸਲੋਕਾਂ ਪੌੜੀਆਂ ਦਾ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਆਸਾ ਰਾਗ ਵਿੱਚ ਉਚਾਰਨ ਕੀਤੇ ਹੋਏ ਸ਼ਕਿਆਂ ਦਾ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ ਜਿਸ ਤਰ੍ਹਾਂ ਆਪ ਜੀ ਰੂਮ ਦੇਸ਼ ਵਿੱਚ ਗਏ ਠੱਗਾਂ ਦਾ ਸੁਧਾਰ ਕਰਕੇ ਇੱਥੇ ਵੀਰਕਾਰੂ ਨਾਮ ਦਾ ਪਾਤਸ਼ਾਹ ਸੀ ਜੋ ਬਹੁਤ ਹੀ ਕਚੂਸ ਸੀ, ਬਹੁਤ ਹੀ ਜ਼ੁਲਮ ਕਰਨ ਵਾਲਾ ਅਨਿਆਂ ਕਰਨ ਵਾਲਾ ਸੀ। ਪਰ ਜਨ ਬਹੁਤ ਇਹਨੇ ਤੰਗ ਕਰ ਛੱਡਿਆ ਸੀ। ਇਹਨੂੰ ਸੁਧਾਰਨ ਵਾਸਤੇ ਸਤਿਗੁਰੂ ਜੀ ਜਿੱਥੇ ਕਿਲ੍ਹੇ ਦਾ ਦਰਵਾਜ਼ਾ ਹੈ ਉਹਦੇ ਜੀ ਅੱਗੇ ਜੇ ਹੋ ਕੇ ਆਪ ਜੀ ਸੱਜ ਕੇ ਬੈਠ ਗਏ। ਫਿਰ ਦਰਬਾਨਚੀਆਂ ਤੋਂ ਪੁੱਛ ਪੜਤਾਲ ਕਰਨ ਲੱਗੇ ਵੀ ਤੁਹਾਡਾ ਪਾਤਸ਼ਾਹ ਕਿਹੋ ਜਿਹਾ ਹੈ, ਕੋਈ ਲੋੜਵੰਦਾਂ ਨੂੰ ਫਕੀਰਾਂ ਨੂੰ ਕੋਈ ਤੁਹਾਨੂੰ ਪਦਾਰਥ ਸ਼ਕਨ ਛਕਾਉਣ ਨੂੰ ਦਿੰਦਾ, ਕੋਈ ਤੁਹਾਨੂੰ ਮਹਿਮਾਨ ਵਿੱਚ ਹੈਗਾ ਹੈ, ਗਰੀਬਾਂ ਦਾ ਹਾਮੀ ਹੈ? ਕਹਿਣ ਲੱਗੇ ਮਹਾਰਾਜ ਨਹੀਂ, ਇਹਦੇ ਵਰਗਾ ਤਾਂ ਕੋਈ ਜ਼ਾਲਮੀ ਜ਼ੁਲਮੀ ਨਹੀਂ ਹੋਣਾ ਹੈ, ਇਹਨੇ ਤਾਂ ਸਾਰਿਆਂ ਨੂੰ ਦੁਖੀ ਕਰ ਛੱਡਿਆ ਹੈ। ਫਿਰ ਇੱਕ ਚੂਸ ਬਹੁਤ ਹੈ, ਇਹਦਾ ਜਿਹੜਾ ਵੱਡਾ ਭਰਾ ਹਰੂਨ ਸੀ, ਉਹਨੇ ਆਪਣੀ ਜ਼ਿੰਦਗੀ ਵਿੱਚ 40 ਗੰਜ ਜੋੜੇ ਸੀ, ਇਹ ਉਤੋਂ ਵੀ ਅੱਗੇ ਨੰਬਰ ਲੈ ਗਏ ਹੋਏ ਨੇ, 45 ਗੰਜਾਂ ਨੇ ਜੋੜ ਲਏ। ਉਹ 35 ਕੁ ਹੱਥ ਉੱਚਾ ਹੋਵੇ ਢੇਰ, ਅਤੇ 35 ਗਜ ਚੜ੍ਹਾਈ ਵਿੱਚ ਹੋਵੇ, ਉਹਨੂੰ 1 ਗੰਜ 1 ਖਜ਼ਾਨੇ ਦਾ ਨਾਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹਨੇ ਮਾਰਾ 45 ਗੰਜ 45 ਖਜ਼ਾਨੇ ਜੋੜੇ ਹੋਏ ਹੈ। ਮਹਾਰਾਜ ਕਹਿੰਦੇ ਵੀ ਦਰਬਾਰ ਜੀਓ, ਜਿਸ ਮਨੁੱਖ ਕੋਲ ਕੋਈ ਮਾਇਆ ਆ ਜਾਏ ਉਹ ਤਾਂ ਲੁਕੋ ਲੁਕੋ ਕੇ ਰੱਖਦਾ ਹੈ, ਆਪਣੇ ਪੁੱਤਰ ਧੀਆਂ ਨੂੰ ਨਹੀਂ ਫਤਨ ਚੱਲਣ ਲੱਗਦਾ ਹੈ, ਧਰਤੀ 'ਤੇ ਦੱਬ ਕੇ ਰੱਖਦਾ ਹੈ, ਇਹਨੇ ਮਾਇਆ ਕਿਵੇਂ ਲੈ ਲਈ? ਫਿਰ ਕਹਿਣ ਲੱਗਿਆ ਮਹਾਰਾਜ ਸੁਣ ਲਓ, ਇਹ ਤਾਂ ਇਹੋ ਜਿਹਾ, ਪਹਿਲਾਂ ਤਾਂ ਕੁੱਟ ਮਾਰ ਕੇ ਮਾਇਆ ਖੋਹ ਖੰਜ ਲਈ, ਫਿਰ ਵਜ਼ੀਰਾਂ ਨੂੰ ਕਾਢ ਕੇ ਕਹਿਣ ਲੱਗਿਆ ਵੀ ਦੱਸੋ ਕਿਤੇ ਮਾਇਆ ਹੈਗੀ ਹੈ? ਉਹ ਕਹਿਣ ਲੱਗੇ ਪਾਤਸ਼ਾਹ, ਤੇਰੇ ਰਾਜਭਾਗ ਵਿੱਚ ਕਿਤੇ ਨਹੀਂ ਮਾਇਆ, ਇਸ ਤਰ੍ਹਾਂ ਤੂੰ ਕੱਤੇ ਦੇ ਮਹੀਨੇ ਵਿੱਚ ਜਿਹੜੇ ਬੱਦਲ ਹੁੰਦੇ ਨਾ ਆਕਾਸ਼ ਵਿੱਚ, ਪਾਣੀ ਤੋਂ ਬਗੈਰ ਹੀ ਹੁੰਦੇ ਹੈ, ਇਹੋ ਜਿਹੇ ਚਿੱਟੇ ਹੁੰਦੇ, ਉਹਨਾਂ ਵਿੱਚ ਨਹੀਂ ਹੁੰਦਾ। ਇਵੇਂ ਕਹਿੰਦੇ ਤੇਰਾ ਦੇਸ਼ ਧਨ ਪਦਾਰਥ ਤੋਂ ਬਗੈਰ ਕਿਤੇ ਮਾਇਆ ਨਹੀਂ ਹੈ। ਕਹਿੰਦੇ ਦੱਸੀਏ ਮਹਾਰਾਜ ਕੀ? ਫਿਰ ਮਾਇਆ ਦਾ ਪਤਾ ਕਰਨ ਵਾਸਤੇ ਇਸਨੇ ਆਹ ਕੁਝ ਕੀਤਾ। ਵਜ਼ੀਰਾਂ ਨੂੰ ਕਹਿਣ ਲੱਗਿਆ, ਲਿਜਾਓ ਮੇਰੀ ਲੜਕੀ ਬਾਜ਼ਾਰ ਵਿੱਚ, ਅਤੇ ਹੁੱਕਾ ਦਵਾਓ, 1 ਰੁਪਇਆ ਦਿਓ, ਅਤੇ ਇਹ ਲੜਕੀ ਪਾਤਸ਼ਾਹ ਦੀ ਵਾਹ ਕੇ ਲੈ ਜਾਓ। ਇਸ ਲਈ ਮਾਰਾ ਖੜੀ ਕੀਤੀ। ਇੱਕ ਬੱਚਾ ਆਇਆ 14-15 ਸਾਲ ਦਾ, ਉਹ ਦੇਖ ਕੇ ਜਾ ਕੇ ਮਾਂ ਨੂੰ ਕਹਿਣ ਲੱਗਿਆ ਵੀ 1 ਰੁਪਇਆ ਦੇ, ਪਾਤਸ਼ਾਹ ਦੀ ਲੜਕੀ ਮੈਂ ਵਿਆਹ ਲਾਵਾਂ। ਮਾਂ ਨੇ ਕਿਹਾ, ਪੁੱਤਰ ਸਾਡੇ ਘਰ ਦਾ ਕੀ 1 ਰੁਪਇਆ ਹੋਣਾ, ਸਾਰੇ ਇਲਾਕੇ ਵਿੱਚ ਹੀ ਲੱਭ ਲੈ, ਕਿਤੋਂ ਨਹੀਂ ਲੱਭਣਾ, ਇਹਨੇ ਸਭ ਖੋ ਖੰਜ ਲਏ, ਇਹ ਗੱਲ ਨਹੀਂ ਹੋ ਸਕਦੀ। ਮਹਾਰਾਜ, ਉਹ ਮਾਂ ਦੇ ਪੁੱਤਰ ਨੇ ਹੱਟ ਕੀਤਾ ਵੀ ਤਾਂ 1 ਰੁਪਇਆ ਦੇ, ਨਹੀਂ ਤਾਂ ਫਿਰ ਮੈਂ ਮਰਦਾ ਹਾਂ। ਅਖੀਰੇ ਮਾਂ ਨੇ ਕਿਹਾ ਵੀ ਜਦੋਂ ਤੇਰਾ ਪਿਓ ਦੱਬਿਆ ਸੀ ਨਾ ਕਵਰ ਵਿੱਚ, ਉਦੋਂ 1 ਰੁਪਇਆ ਉਹਦੇ ਮੂੰਹ ਵਿੱਚ ਪਾਇਆ ਸੀ, ਜੇ ਨਹੀਂ ਰਹਿੰਦਾ ਉਹ ਕੱਢ ਲਾ ਫਿਰ ਕਬਰ 'ਚੋਂ। ਮਹਾਰਾਜ, ਉਹ ਪੁੱਤਰ ਨੇ ਕਬਰ ਖੋਦੀ, ਰੁਪਇਆ ਕੱਢ ਲਿਆ ਅਤੇ ਜਾ ਫੜਾਇਆ। ਜਦੋਂ ਅਮੀਰਕਾਰ ਨੂੰ ਪਤਾ ਲੱਗਿਆ ਮਹਾਰਾਜ, ਉਹਨਾਂ ਨੂੰ ਪਕੜ ਕੇ ਮੰਗਾ ਲਿਆ, ਕਹਿੰਦੇ ਦੱਸ ਕਿੱਥੋਂ ਰੁਪਇਆ ਲੈਂਦਾ ਹੈ, ਲੜਕੀ ਕਿਹੜੀ ਵਿਆਹੁਣੀ ਸੀ, 5 ਰੁਪਈਆਂ ਦਾ ਪਤਾ ਲਾਉਣਾ ਸੀ। ਕੁੱਟਾ ਮਹਾਰਾਜ ਨੇ ਦੱਸਤਾ ਵੀ ਕਿਤੇ ਨਹੀਂ ਹੈਗਾ ਘਰੇ, ਇਹ ਤਾਂ ਮਾਂ ਨੇ ਦੱਸਿਆ ਸੀ, ਪਿਓ ਉਹਦੇ ਮਰਨ ਸਮੇਂ ਉਹਦੇ ਮੂੰਹ ਵਿੱਚ ਪਾ ਕੇ ਉਹਨੂੰ ਦਫਨਾਇਆ ਸੀ, ਮੈਂ ਤਾਂ ਉੱਥੋਂ ਕੱਟ ਕੇ ਲਿਆ। ਮਹਾਰਾਜ ਦੇਖ ਲਓ, ਸਿਰੇ ਲਾ ਤੀ, ਇਹਨੇ ਕਬਰਾਂ ਪੁਟਾ ਲਈਆਂ, ਉੱਥੋਂ ਰੁਪਈਏ ਜਿੱਥੋਂ ਨਿਕਲੇ ਕੱਢ ਲਏ, 45 ਖਜ਼ਾਨੇ ਜੋੜ ਲਏ ਇਸਨੇ। ਮਹਾਰਾਜ ਇਉਂ ਸੁਣ ਕੇ ਇਹਨੂੰ ਸੁਧਾਰਨ ਵਾਸਤੇ ਫਿਰ ਦਰਬਾਨਚੀਆਂ ਨੂੰ ਕਹਿਣ ਲੱਗੇ ਵੀ ਸਾਡੇ ਵੱਲੋਂ ਜਾਓ, ਆਪਣੇ ਪਾਤਸ਼ਾਹ ਨੂੰ ਕਹੋ ਵੀ ਬਾਹਰ ਦਰਵੇਸ਼ ਬੈਠੇ ਹੈ, ਉਹਨਾਂ ਨੂੰ ਕੋਈ ਮਾਇਆ ਦੀ ਪਦਾਰਥ ਦੀ ਚਾਹਨਾ ਬਿਲਕੁਲ ਨਹੀਂ, ਸਿਰਫ 2-4 ਗੱਲਾਂ ਕਰ ਲਈਆਂ ਹਨ, ਅਤੇ ਉਹ ਬੁਲਾਉਂਦੇ ਆ, ਸੱਦ ਲਿਓ। ਦਰਬਾਨਚੀ ਗਏ, ਜਾ ਕੇ ਦੱਸਿਆ, ਫਿਰ ਇਹ ਆਇਆ, ਅਤੇ ਮਹਾਰਾਜ ਇਹਨੂੰ ਫਿਰ ਸੁਧਾਰਨ ਵਾਸਤੇ ਇਸ ਤਰ੍ਹਾਂ ਦੀ ਲੀਲਾ ਜੀ ਕਰੀ ਜਾ ਰਹੇ ਹੈ। ਟੀਕਰੀਆਂ ਜਿਹੀਆਂ ਇਕੱਠੀਆਂ ਜਿਹੀਆਂ ਕਰ ਕਰਕੇ ਚੁਣ ਚੁਣ ਕੇ ਵਸਤਰ ਵਿੱਚ ਕੱਪੜੇ ਵਿੱਚ ਪਾਈ ਜਾਂਦੇ। ਪਾਤਸ਼ਾਹ ਨੇ ਦੇਖ ਕੇ ਕਿਹਾ, ਮਹਾਰਾਜ ਇਹ ਵਿਅਰਥ ਜੀ ਕਿਰਿਆ ਕਿਵੇਂ ਕਰਦੇ ਹਾਂ? ਮਹਾਰਾਜ ਕਹਿੰਦੇ ਵੀ ਜਦੋਂ ਪਰਲੋਕ ਨੂੰ ਜਾਵਾਂਗੇ ਇਹ ਠੀਕਰੀਆਂ ਨਾਲ ਜਾਣਗੀਆਂ, ਲੈ ਕੇ ਜਾਵਾਂਗੇ ਉੱਥੇ ਕੰਮ ਦੇਣਗੀਆਂ। ਕਹਿਣ ਲੱਗੇ ਜੀ ਨਹੀਂ, ਇਹ ਤਾਂ ਵਿਅਰਥ ਕਿਰਿਆ ਤੁਹਾਡੀ। ਸਿਆਣੇ ਕਹਿੰਦੇ ਨੇ ਜਿਹੜੀ ਇਹ ਜੀਵ ਆਤਮਾ ਦੇਹ ਆਪਣੇ ਨਾਲ ਲੈ ਕੇ ਆਇਆ, ਜਨ ਸਮੇਂ ਦੇਹ ਵੀ ਨਾਲ ਨਹੀਂ ਜਾਂਦਾ, ਇੱਥੇ ਛੱਡ ਜਾਂਦਾ। ਜਦੋਂ ਦੇਹ ਨਹੀਂ ਨਾਲ ਜਾਣੀ ਤੇ ਦੇਹ ਦੇ ਨਾਲ ਫਿਰ ਰੁਪਈਆ ਕਿਵੇਂ ਜਾਊ? ਜੇ ਦੇਹ ਇੱਥੇ ਰਹਿ ਗਈ ਫਿਰ ਮਾਇਆ ਵੀ ਇੱਥੇ ਰਹੂਗੀ, ਇਹ ਠੀਕਰੀਆਂ ਵੀ ਇੱਥੇ ਰਹਿ ਜਾਣਗੀਆਂ। ਮਹਾਰਾਜ ਕਹਿੰਦੇ ਤੂੰ ਸਾਵਧਾਨ ਹੋਸ਼ ਕਰ, ਤੂੰ ਆਪ 45 ਗਜ ਮਾਇਆ ਦੇ ਇਕੱਠੇ ਕੀਤੇ, ਤੂੰ ਕਿ ਮਿਲ ਜਾਏਗਾ ਅੱਗੇ? ਸਾਨੂੰ ਗਿਆਨ ਦਿੰਦਾ ਵੀ ਦੇਹ ਨਹੀਂ ਨਾਲ ਜਾਂਦੀ, ਆਹ ਤੇਰੇ ਕਿਵੇਂ ਜਾਣਗੇ ਓਏ? ਇਹ ਚਰਨੀ ਪੈ ਗਿਆ ਹੈ। ਇਹ ਗੁਰੂ ਮਹਾਰਾਜ ਨੇ ਇਹਨੂੰ ਚੰਗੀ ਤਾੜਨਾ ਕਰਨ ਵਾਸਤੇ ਪਰਲੋਕ ਦਾ ਜਿਹੜਾ ਅਗਲਾ ਭਾਅ ਹੈ, ਡਰ ਹੈ, ਉਹ ਜਣਾਉਣ ਵਾਸਤੇ ਆਪਣੇ ਮੁਖਾਰਬਿੰਦ ਤੋਂ ਨਸੀਹਤਨਾਮਾ ਹੇਠ ਬਾਣੀ ਉਚਾਰਨ ਕੀਤੀ ਤਲੰਗ ਰਾਗ ਵਿੱਚ। ਜਿਸ ਤਰ੍ਹਾਂ ਉਹ ਨਸੀਹਤਨਾਮਾ ਸਿਰਲੇਖ ਹੇਠ ਆਪ ਜੀ ਨੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ ਸੀ, ਅਤੇ ਉਸ ਰਾਹੀਂ ਇਹ ਹਮੀਦ ਕਾਰੂ ਪਾਤਸ਼ਾਹ ਨੂੰ ਸਮਝਾਇਆ ਬੁਝਾਇਆ ਸੀ, ਸਮਤ ਬਖਸ਼ੀ ਸੀ। ਉਹ ਪ੍ਰਸੰਗ ਅੱਜ ਆ ਰਿਹਾ, ਬਾਕੀ ਰਹਿੰਦਾ ਕੋਈ ਜਿਹੜਾ ਪ੍ਰਸੰਗ ਹੈ, ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰੀ ਲਿਆ ਸੀ। ਜਿਵੇਂ ਗੁਰੂ ਮਹਾਰਾਜ ਨੇ ਸਿੱਖਿਆ ਦਾ ਇੱਕ ਬਚਨ ਕਹੇ, ਜਿਨ੍ਹਾਂ ਨੂੰ ਸੁਣ ਕੇ ਇਹ ਕੰਬ ਗਿਆ ਅਤੇ ਮਹਾਰਾਜ ਦੇ ਚਰਨੀ ਪੈ ਗਿਆ ਸੀ ਕਿ ਮਹਾਰਾਜ ਆਪ ਸੋ ਉਪਦੇਸ਼ ਦੇਵੋ। ਜਿਵੇਂ ਗੁਰੂ ਮਹਾਰਾਜ ਨੇ ਸਭ ਸਿੱਖਿਆ ਦੇ ਕੇ ਇਹਨੂੰ ਸਵਾਰਿਆ ਸੁਧਾਰਿਆ, ਉਹ ਬਾਕੀ ਰਹਿੰਦਾ ਪ੍ਰਸੰਗ ਆ ਰਿਹਾ ਹੈ। ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਤਿਲੰਗ ਮਹੱਲਾ ਪਹਿਲਾ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ। ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਦੀ ਇਹ ਬਾਣੀ ਹੈ, ਇਹ ਨਸੀਹਤਨਾਮਾ ਹੈ। ਨਸੀਹਤਨਾਮਾ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਜਿਹੜਾ ਕੋਈ ਪਰਲੋਕ ਦਾ ਭੈ ਡਰ ਹੈ ਉਹਦੇ ਸੰਬੰਧੀ ਜਣਾਇਆ ਜਾਏ, ਸਮਝਾਇਆ ਜਾਏ, ਦੱਸਿਆ ਜਾਏ। ਜਿਵੇਂ ਗੁਰਬਾਣੀ ਵਿੱਚ ਵੀ ਕਿਤੇ ਕਿਤੇ ਇਸ ਤਰ੍ਹਾਂ ਦਾ ਨਸੀਹਤਨਾਮਾ ਆਉਂਦਾ ਹੈ, ਅੱਗੇ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੇ ਔਰ ਨਾ ਕੋਈ ਜੀਉ ਅਕੇਲਾ, ਪੜ ਪੜ ਅਗਰ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖਤਾਈ ਹੈ। ਵੀ ਅੱਗੇ ਮੇਰੀ ਮੈਲ ਨਾਲ ਗੰਦਗੀ ਨਾਲ ਭਰੀ ਹੋਈ ਨਦੀ ਚੱਲਦੀ ਹੈ ਜਿਹਦੇ ਵਿੱਚ ਇਹਨੂੰ ਸਿੱਟਿਆ ਜਾਂਦਾ ਹੈ, ਡੋਬਿਆ ਜਾਂਦਾ ਹੈ ਵਾਰ ਵਾਰ ਗੰਦਗੀ ਵਿੱਚ। ਅਤੇ ਅਗਨੀ ਦਾ ਚੱਲ ਹੈ, ਇੱਕ ਇਹੋ ਜਿਹਾ ਜੰਗਲ ਹੈ ਜਿਹਦੇ ਬੜੀ ਲਾਟਾਂ ਕੱਢਦੀ ਅੱਗ, ਉਹਦੇ ਵਿੱਚ ਦੀ ਇਹਨੂੰ ਲਿਜਾਂਦੇ ਹੈ। ਅਤੇ ਇਸੇ ਤਰ੍ਹਾਂ ਇੱਕ ਅੱਗੇ ਅਗਨੀ ਦਾ ਹੀ ਸਮੁੰਦਰ ਆ ਜਾਂਦਾ ਹੈ, ਇੱਕ ਹੈ ਨਾ ਸੱਤ ਸਮੁੰਦਰ, ਇੱਕ ਪਾਣੀ ਦਾ ਹੈ, ਇੱਕ ਦੁੱਧ ਦਾ ਹੈ, ਇੱਕ ਦਹੀਂ ਦਾ ਹੈ, ਇੱਕ ਇੱਖ ਦਾ ਹੈਗਾ ਹੈ, ਇੱਕ ਘਿਓ ਦਾ ਹੈ, ਇੱਕ ਆ ਜਿਹੜਾ ਅੱਠੇ ਘਿਓ ਦੇ ਪੀਂਦੇ ਹੈ ਜਿਹੜਾ ਵੀ ਹੈਗਾ ਕਹਿੰਦੇ ਉੱਥੇ ਹੁੰਦਾ ਜ਼ਰੂਰ ਜਾਣਾ ਚਲੇ ਜਾਣ, ਉੱਥੇ ਛੱਡ ਦੇਣੇ ਚਾਹੀਦੇ ਸਾਰੇ। ਇਸ ਤਰ੍ਹਾਂ ਕਹਿੰਦੇ ਸੱਤ ਸਮੁੰਦਰ ਗਏ ਹੋਏ ਹੈ, ਸਤੂ ਜੈ ਸੁਲਵਣ ਈਰ ਕਿਰਤ ਬਾਰਨੀ ਦੁੱਧ ਦਹੀਂ ਅਰਨੀ, ਸਤੂ ਜੈ ਸਮੁੰਦਰ ਹੈ ਕਹਿਤੇ ਕਵ ਜਨ ਧੀਰ। ਇਹ ਧੀਰ ਜਵਾਨ ਹੈ ਕਵੀ ਪੁਰਸ਼ ਕਹਿੰਦੇ ਹੈ। ਫਿਰ ਅੱਗੇ ਅੱਗੇ ਪ੍ਰਲੋਕ ਵਿੱਚ ਅਗਨੀ ਦਾ ਸਮੁੰਦਰ ਹੈ ਜਿਹਦੇ ਵਿੱਚ ਪਾਣੀ ਦੇ ਥਾਂ ਅੱਗ ਬਲਦੀ ਹੈ, ਲੱਟ ਲੱਟ ਕਰਕੇ ਪੰਪਣ ਨਿਕਲਦੇ, ਲਾਟਾਂ ਨਿਕਲਦੀਆਂ, ਜਿਸ ਮਨੁੱਖ ਨੇ ਬਹੁਤੇ ਜ਼ੁਲਮ ਬਹੁਤੇ ਉਪਦਰਵ ਕੀਤੇ, ਉਹ ਨੱਚਣ ਦੂ ਵਾਂਗ ਕੰਸ ਵਾਂਗ ਰੰਗ ਜੇ ਵਾਂਗ, ਫਿਰ ਉਹਨੂੰ ਇਹੋ ਜਿਹੇ ਅੱਗ ਦੇ ਸਮੁੰਦਰ ਵਿੱਚ ਸਿੱਟਿਆ ਜਾਂਦਾ ਹੈ, ਸਾੜਿਆ ਜਾਂਦਾ, ਫਿਰ ਚੀਕਾਂ ਨਿਕਲਦੀਆਂ ਇਸਦੀਆਂ। ਉਹ ਇਸ ਕਰਕੇ ਮਹਾਰਾਜ ਵੀ ਉਹ ਅੱਗੇ ਪ੍ਰਲੋਕ ਦਾ ਜਿਹੜਾ ਭਾਵ ਹੈ ਵੀ ਅੱਗੇ ਅਗਨ ਦੀ ਬਿਮਨਾ ਦੀ ਅਗਨ ਵਿਖ ਚੇਲਾ ਦਿੱਤਾ, ਵਰਨਾ ਕੋਈ ਜੀਓ ਅਕੇਲਾ, ਪੜ ਪੜ ਅਗਨ ਸਾਗਰ ਦੇ ਲਹਿਰੀ ਦੀ ਜਿਹੜੀ ਅੱਗ ਹੈ ਉਹ ਭੜਕ ਭੜਕ ਦੀ ਆਵਾਜ਼ ਜੀ ਕਰਦੀ, ਲਾਟਾਂ ਕੱਢਦੀ ਹੋਈ। ਇਸ ਤਰ੍ਹਾਂ ਜਿਹੜਾ ਅਗਨੀ ਦਾ ਸਮੁੰਦਰ ਹੈ, ਅਗਨੀ ਦੀਆਂ ਲਹਿਰਾਂ ਉੱਠ ਰਹੀਆਂ, ਛੱਲਾਂ ਉੱਠ ਰਹੀਆਂ, ਤੁਹਾਨੂੰ ਲਾਟਾਂ ਜਿਹੜੀਆਂ ਉੱਠ ਰਹੀਆਂ ਇਹੀ ਲਹਿਰਾਂ ਉੱਠ ਰਹੀਆਂ। ਪੜ ਦੱਜਾ ਮਨਮੁੱਖ ਦਾ ਹੀ ਉਸ ਦੇ ਪੜ ਵਿੱਚ ਪਾ ਕੇ ਸਿੱਟ ਕੇ ਜਿਹੜਾ ਮਨਮੁੱਖ ਪੁਰਖ ਹੈ ਉਹਨੂੰ ਕਹਿੰਦੇ ਵਾਰ ਵਾਰ ਦੱਜਾ ਕੇ ਸਾੜਿਆ ਮਚਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਜਿਹੜੇ ਇੱਕ ਪ੍ਰਲੋਕ ਦੇ ਭੈ ਨੂੰ ਜਣਾਉਣ ਵਾਸਤੇ, ਖਬਰਦਾਰ ਕਰਨ ਵਾਸਤੇ, ਸਜਾਉਣ ਵਾਸਤੇ ਬਚਨ ਕੇ ਉਹਨੂੰ ਨਸੀਹਤਨਾਮਾ ਦਾ ਪੱਤਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਨਸੀਹਤਨਾਮਾ ਆਪ ਜੀ ਨੇ ਉਚਾਰਿਆ, ਕਹਿੰਦੇ ਕੀਚਾ ਨੇਕ ਨਾਮੀ ਜੋ ਦੇਵੈ ਖੁਦਾਏ। ਇਹ ਵੀ ਹਮੀਰ ਕਾਰੂ ਪਾਤਸ਼ਾਹ, ਜੇ ਪਰਮੇਸ਼ਰ ਕੋਈ ਪਦਾਰਥ ਦੇਵੇ ਤੇ ਖੁਦਾ ਦਾ ਦਿੱਤਾ ਹੋਇਆ ਜਿਹੜਾ ਪਦਾਰਥ ਹੈ ਉਹਦੇ ਨਾਲ ਕੀਚਾ ਨੇਕ ਨਾਮੀ, ਕੋਈ ਨਾ ਕੋਈ ਨੇਕੀ ਭਲਿਆਈ ਕਰਨੀ ਚਾਹੀਦੀ ਹੈ, ਉਹਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਏ। ਬਾਕੀ ਵੀ ਪਾਤਸ਼ਾਹ ਜੋ ਜਿਮੀ ਕੀ ਧਰਤੀ ਉੱਪਰ ਦਿਸ ਰਿਹਾ ਹੈ, ਕਿਸੇ ਤਰ੍ਹਾਂ ਦਾ ਸਰੀਰ ਦਿਸ ਰਿਹਾ ਹੈ, ਪੰਛੀ ਹੈ, ਪਸ਼ੂ ਹੈ, ਦਰਖਤ ਹੈ, ਇਸੇ ਤਰ੍ਹਾਂ ਮਨੁੱਖ ਹੈ, ਦੇਵਤਾ ਦੈਂਤ ਹੈ, ਰਾਕਸ਼ ਹੈ, ਭੂਤ ਪ੍ਰੇਤ ਹੈ, ਕੁਝ ਵੀ ਹੈ ਜਿਹੜਾ ਧਰਤੀ ਉੱਪਰ ਦਿਸ ਰਿਹਾ ਹੈ, ਇੱਕ ਦਿਨ ਕਹਿੰਦੇ ਫਨਾ ਹੋ ਜਾਏਗਾ, ਨਾਸ ਹੋ ਜਾਵੇਗਾ। ਦਾਇਮ ਵਾ ਦੌਲਤ ਕਸੇ ਬੇਸੁਮਾਰ। ਇਸੇ ਤਰ੍ਹਾਂ ਦਾਇਮ ਕੀ ਜਿਹੜੀ ਹਮੇਸ਼ਾ ਜਿਹੜੀ ਦੌਲਤ ਹੈ, ਮਾਇਆ ਹੈ, ਕਸੇ ਬੇਸ਼ੁਮਾਰ, ਭਾਵੇਂ ਕਿੰਨੀ ਬੇਸ਼ ਹਵਾ ਵੀ ਹੋਵੇ, ਬੇਗਿਣਤ ਹੋਵੇ, ਬੇਹਸਾਬੀ ਹੋਵੇ, ਹਮੇਸ਼ਾ ਦੌਲਤ ਮਾਇਆ। ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ। ਬਾਰੂ ਪਾਤਸ਼ਾਹ ਜਿਹੜੇ ਕਰੋੜਾਂ ਰੁਪਈਆਂ ਵਾਲੇ ਆ, ਕਰੋੜਾਂ ਮਾਇਆ ਵਾਲੇ, ਉਹ ਵੀ ਇੱਥੇ ਨਹੀਂ ਰਹਿਣਗੇ ਧਰਤੀ ਤੇ, ਨਾ ਰਹੇਗੇ ਹਜ਼ਾਰ ਹਜ਼ਾਰਾਂ ਜਿਹੜੇ ਕੋਈ ਜ਼ਮੀਨ ਜਾਇਦਾਦਾਂ ਦੇ ਮਾਲਕ ਹੈ, ਜਾਂ ਹਜ਼ਾਰਾਂ ਦੇ ਜਿਹੜੇ ਕੋਈ ਨਾਲ ਜਿਨ੍ਹਾਂ ਦੇ ਸਾਥੀ ਚੱਲਦੇ ਇਰਦ ਗਿਰਦ ਹੋ ਕੇ, ਹਜ਼ਾਰਾਂ ਮਿੱਤਰਾਂ ਦੋਸਤਾਂ ਵਾਲੇ ਵੀ ਨਹੀਂ ਰਹਿਣਗੇ ਇੱਥੇ। ਦਮੜਾ ਤਿਸੀ ਕਾ ਜੋ ਖਰਚਾ ਅਰ ਖਾਏ। ਮਹਾਰਾਜ ਕਹਿੰਦੇ ਜਿਹੜਾ ਕੋਈ ਰੁਪਈਆ ਹੈ ਇਹ ਤਾਂ ਅਸਲ ਉਸੇ ਦਾ ਹੀ ਹੈ, ਜਿਹੜਾ ਆਪ ਨਿਯਮ ਅਨੁਸਾਰ ਧਰਮ ਅਨੁਸਾਰ ਖਰਚਦਾ ਕਿਸੇ ਪਾਸੇ, ਅਤੇ ਇਸੇ ਤਰ੍ਹਾਂ ਧਰਮ ਅਨੁਸਾਰ ਆਪ ਹੀ ਖਾਂਦਾ ਹੈ, ਹੋਰਨਾਂ ਨੂੰ ਵੀ ਖਰਚਦਾ ਹੈ, ਜਾਣੀ ਚੰਗੇ ਰਸਤੇ ਧਰਮ ਅਨੁਸਾਰ ਖਰਚਦਾ ਹੈ, ਚੰਗੇ ਪਾਸੇ ਖਰਚਦਾ ਹੈ, ਅਤੇ ਆਪ ਵੀ ਧਰਮ ਅਨੁਸਾਰ ਹੀ ਖਾਂਦਾ ਹੈ। ਉਹਨੇ ਤਾਂ ਖਾਣਾ ਹੀ ਹੈ ਰੁਪਈਆ, ਪਰ ਇੱਕ ਹੁੰਦਾ ਵੀ ਨਿਯਮ ਅਨੁਸਾਰ ਸਹੀ ਢੰਗ ਨਾਲ, ਇੱਕ ਹੁੰਦਾ ਦੂਜੇ ਨਾਲ, ਜਿਵੇਂ ਆ ਕੋਈ ਵਿਆਹ ਸ਼ਾਦੀਆਂ ਵਿੱਚ ਰੁਪਈਆ ਖਰਚਦੇ ਹੀ ਹੈ ਨਾ ਹਜ਼ਾਰਾਂ ਕਰੋੜਾਂ, ਐਵੇਂ ਹੀ ਹੁੰਦਾ, ਉਹਦਾ ਕੋਈ ਪੁੰਨ ਥੋੜ੍ਹਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਆਪ ਖਾ ਪੀ ਲੈਂਦਾ ਮਾਸ ਖਰਾਬ ਜਰਦੇ ਪੀੜੇ ਤੰਬਾਕੂ, ਅਤੇ ਉਹਦਾ ਕੋਈ ਪੁੰਨ ਥੋੜ੍ਹਾ ਹੋ ਜਾਂਦਾ ਖਾ ਕੇ। ਇਸ ਕਰਕੇ ਇੱਥੇ ਕਹਿੰਦੇ ਮਹਾਰਾਜ ਵੀ ਰੁਪਈਆ ਤਾਂ ਅਸਲ ਉਸੇ ਦਾ ਹੀ ਹੈ, ਜਿਹੜਾ ਇਹ ਕਿ ਧਰਮ ਅਨੁਸਾਰ ਕਹਿੰਦੇ ਹੋਰਨਾਂ ਦੇ ਤਾਂ ਹੀ ਖਰਚਦਾ, ਹੋਰਨਾਂ ਨੂੰ ਦਿੰਦਾ, ਅਤੇ ਆਪ ਵੀ ਇਸ ਫੁੱਲਾਂ ਵਿੱਚ ਰਹਿ ਕੇ ਉਹਨਾਂ ਨੂੰ ਛਕਦਾ ਹੈ। ਦੇਵੈ ਦਿਲਾਵੇ ਰਜਾਵੇ ਖੁਦਾਏ। ਇਸੇ ਤਰ੍ਹਾਂ ਹੋਰਨਾਂ ਨੂੰ ਵੀ ਕਹਿ ਕੇ ਧਰਮ ਅਨੁਸਾਰ ਮਾਇਆ ਦੇਵੇ, ਆਪਣੇ ਵੱਲੋਂ, ਅਤੇ ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲ ਮਾਇਆ ਉਹਨਾਂ ਨੂੰ ਵੀ ਪ੍ਰੇਰ ਕੇ ਦਬਾਵੇ, ਗਰੀਬਾਂ ਨੂੰ ਵੀ ਦਿਓ ਵੀ ਇਹਨਾਂ ਨੂੰ, ਲੋੜਵੰਦਾਂ ਨੂੰ, ਬਿਰਸਤਾਂ ਨੂੰ, ਸਾਧੂਆਂ ਨੂੰ, ਅਤੇ ਇਸ ਤਰ੍ਹਾਂ ਖੁਦਾ ਦੇ ਨਾਂ 'ਤੇ ਆਪ ਵੀ ਦੇਵੇ ਅਤੇ ਪ੍ਰੇਰ ਕੇ ਹੋਰਨਾਂ ਦੇ ਪਾਸੋਂ ਵੀ ਮਾਇਆ ਧਨ ਪਦਾਰਥ ਦਵਾਵੇ, ਇਸ ਤਰ੍ਹਾਂ ਦੇ ਦਵਾ ਕੇ ਗਰੀਬਾਂ ਨੂੰ ਰਜਾਵੇ ਕਿ ਇਹ ਤ੍ਰਿਪਤ ਕਰੇ। ਹੋਤਾ ਨਾ ਰੱਖੇ ਅਕੇਲਾ ਨਾ ਖਾਏ। ਮਹਾਰਾਜ ਕਹਿੰਦੇ ਹੋ ਹਮੀਦ ਕਾਰੂ, ਜੇ ਪਦਾਰਥ ਮਨੁੱਖ ਦੇ ਕੋਲ ਹੈਗਾ ਹੈ ਫਿਰ ਕਹਿੰਦੇ ਲੁਕੋ ਕੇ ਨਾ ਰੱਖੇ, ਅਤੇ ਇਸ ਤਰ੍ਹਾਂ ਅਤੇ ਜੇ ਪਦਾਰਥ ਹੈਗਾ ਇਕੱਲਾ ਬਣਾ ਛਕੇ ਹੱਟ ਜਾ ਹੋ ਕੇ ਨਾ ਖਾਏ, ਕਹਿੰਦੇ ਇਸ ਤਰ੍ਹਾਂ ਵੰਡ ਕੇ ਛਕੇ, ਵੰਡ ਖਾਵੇ ਖੰਡ ਖਾਵੇ, ਅੱਡ ਖਾਵੇ ਹੱਡ ਖਾਵੇ, ਇਸ ਤਰ੍ਹਾਂ ਇਕੱਲਾ ਹੋ ਕੇ ਬੱਕਰਾ ਜਿਹਾ ਹੋ ਕੇ ਇਕੱਲਾ ਜਿਹਾ ਹੋ ਕੇ ਨਾ ਖਾਵੇ ਅੱਡ ਜਾ। ਤਹਿਕੀਕ ਦਿਲ ਦਾਨੀ ਵਹੀ ਭਿਸਤ ਜਾਏ। ਗੁਰੂ ਮਹਾਰਾਜ ਕਹਿੰਦੇ ਤਹਿਕੀਕ ਨੀਚੇ ਕਰਕੇ ਦਿਲ ਵਿੱਚ ਦਾਨੀ ਕੀ ਜਾਣ ਲਾ, ਇਹੋ ਜਿਹਾ ਜਿਹੜਾ ਪੁਰਸ਼ ਹੈ ਉਹ ਸਿੱਧਾ ਪੇਸਾ ਨੂੰ ਜਾਂਦਾ, ਸਵਰਗਾਂ ਵਿਕੁੰਠਾਂ ਨੂੰ ਜਾਂਦਾ ਹੈ। ਕੀਚੈ ਤਵੱਜਿਆ ਨਾ ਕੀਚੈ ਗੁਮਾਨ। ਮਹਾਰਾਜ ਕਹਿੰਦੇ ਹਮੀਦ ਕਾਰੂ, ਹਰ ਇੱਕ ਗਰੀਬ ਦਾ ਤਵੱਜਿਆ ਕਿ ਆਦਰ ਸਤਿਕਾਰ ਕਰਨਾ ਚਾਹੀਏ, ਅਤੇ ਨਾ ਕੀਚੈ ਗੁਮਾਨ, ਆਪਣੇ ਕੋਲ ਧਨ ਪਦਾਰਥ ਦੇ ਕੇ ਉਹਦਾ ਗੁਮਾਨ ਜਾਂ ਹੰਕਾਰ ਨਾ ਕਰੀਏ, ਐਵੇਂ ਨਾ ਹੈਂਕੜ ਕੇ ਧੌਣ ਜੀ ਕੜਾਈਏ। ਨਾ ਰਹਿਸੀ ਇਹ ਦੁਨੀਆ ਨਾ ਰਹਿਸੀ ਦੀਵਾਨ। ਨਾ ਇਹ ਦੁਨੀਆ ਕੀ ਮਾਇਆ ਰਹਿਣੀ ਹੈ ਸਦਾ ਤੌਰ 'ਤੇ, ਅਤੇ ਨਾ ਹੀ ਇਹ ਕਹਿੰਦੇ ਦੀਵਾਨ ਰਹਿਣੀ ਹੈ, ਕਚਹਿਰੀ ਸਭਾ ਰਹਿਣੀ ਹੈ। ਹਾਥੀ ਵਾ ਘੋੜੇ ਵਾ ਲਸ਼ਕਰ ਹਜ਼ਾਰ। ਇਸੇ ਤਰ੍ਹਾਂ ਹਾਥੀ ਅਥਵਾ ਘੋੜੇ ਅਥਵਾ ਹਜ਼ਾਰਾਂ ਜਿਹੜੀਆਂ ਲਸ਼ਕਰ ਕੀਏ ਫੌਜਾਂ ਹਨ। ਹੋਵੇਗੇ ਗਰਕ ਕੁਛ ਲਾਗੇ ਨਾ ਬਾਰ। ਪਰਲੋਂ ਦਾ ਸਮਾਂ ਆ ਗਿਆ, ਕਹਿੰਦੇ ਸਭ ਗਰਕ ਹੋ ਜਾਣਗੇ, ਕੋਈ ਦੇਰੀ ਨਹੀਂ ਲੱਗੇਗੀ, ਕੋਈ ਸਮਾਂ ਨਹੀਂ ਲੱਗੇਗਾ। ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ। ਮਹਾਰਾਜ ਕਹਿੰਦੇ ਦੁਨੀਆ ਕੀ ਮਾਇਆ ਦਾ ਕਮਲਾ ਕੀਤਾ ਹੋਇਆ, ਅਤੇ ਕਹਿੰਦਾ ਇਹ ਮੁਲਕ ਮੇਰਾ, ਇਹ ਜਿਹੜੇ ਜਿੰਨੇ ਲੋਕ ਮੇਰੇ ਹੈ, ਇਹ ਮੇਰੀ ਪਰਜਾ ਹੈ, ਮੈਂ ਇਹਨਾਂ ਦਾ ਮਾਲਕ ਹਾਂ। ਅਸਲ ਤਾਂ ਮੁਲਕਾਂ ਦਾ ਮਾਲਕ ਪਰਮੇਸ਼ਰ ਹੈ, ਪਰ ਮਾਇਆ ਦਾ ਕਮਲਾ ਕੀਤਾ ਹੋਇਆ ਇਹ ਕਹਿੰਦਾ ਸਾਰਾ ਮੁਲਕ ਮੇਰਾ ਹੈ, ਇਹਨਾਂ ਦਾ ਪਾਤਸ਼ਾਹ ਹਾਂ। ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਜਦੋਂ ਕਹਿੰਦੇ ਮੌਤ ਆ ਕੇ ਸਿਰ ਉੱਪਰ ਖੜ ਜਾਂਦੀ ਹੈ, ਫਿਰ ਨਾ ਕੋਈ ਮੇਰਾ ਨਾ ਕੋਈ ਤੇਰਾ ਹੁੰਦਾ ਹੈ। ਕੀਤੀ ਗਈ ਦੇਖ ਵਾਜੇ ਵਜਾਏ। ਓ ਅਮੀਰ ਕਾਰੂ ਪਾਤਸ਼ਾਹ, ਕਿਤਨੀ ਇੱਥੋਂ ਕਹਿੰਦੇ ਸ੍ਰਿਸ਼ਟੀ ਚਲੀ ਗਈ ਹੈ, ਆਪਣੇ ਹਕੂਮਤ ਦੇ ਆਪੇ ਸਾਹਿਬ ਦੇ ਬਾਜੇ ਜੇ ਵਜਾਉਂਦੀ ਹੋਈ ਦੇਖ ਲਾ। ਵਹੀ ਏਕ ਰਹਿਸੀ ਜੋ ਸੱਚਾ ਖੁਦਾ। ਅਸਲ ਵਿੱਚ ਜਿਹੜਾ ਸੱਚਾ ਖੁਦਾ ਹੈ ਉਹੀ ਇੱਕ ਰਹੂਗਾ, ਉਤੋਂ ਬਗੈਰ ਤਾਂ ਸਭ ਚਲੇ ਜਾਣਗੇ। ਤਿਰਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ ਵੀ ਕਿਹਾ ਹੈ, ਵੀ ਇੱਕ ਤਾਂ ਇਸਤ ਰਹਿਣ ਵਾਲਾ ਪਰਮੇਸ਼ਰ ਹੈ, ਜਿਹੜਾ ਪਰਮੇਸ਼ਰ ਨੂੰ ਸਵਾਸ ਸਵਾਸ ਸਿਮਰਨ ਕਰਨ ਵਾਲਾ ਹੈ, ਸਭ ਦਾ ਸੇਵਕ ਬਣ ਕੇ ਰਹਿਣ ਵਾਲਾ ਹੈ, ਉਹ ਸੇਵਕ ਵੀ ਇਸਤ ਉਹਦਾ ਨਾਂ ਰੋਸ਼ਨ ਰਹਿੰਦਾ ਹੈ, ਬਾਕੀ ਸਭ ਚਲੇ ਜਾਂਦੇ ਹਨ। ਆਇਆ ਇਕੇਲਾ ਇਕੇਲਾ ਚਲਾਇਆ। ਜਦੋਂ ਮਨੁੱਖ ਕਹਿੰਦੇ ਜਨਮ ਲੈ ਕੇ ਆਇਆ ਉਦੋਂ ਇਕੱਲਾ ਹੀ ਆਇਆ ਇੱਥੇ, ਜਦੋਂ ਇਹ ਜਾਂਦਾ ਉਸ ਵੇਲੇ ਇਕੱਲਾ ਹੀ ਇਸਨੂੰ ਅੱਗੇ ਕਹਿੰਦੇ ਚਲਾਇਆ ਜਾਂਦਾ, ਤੋਰ ਲਿਆ ਜਾਂਦਾ, ਮੂਹਰੇ ਲਾ ਲਿਆ ਜਾਂਦਾ ਹੈ। ਚਲਤੇ ਵਕਤ ਕੋਈ ਕਾਮ ਨਾ ਆਇਆ। ਇਹ ਤਾਂ ਕਹਿੰਦੇ ਅੰਤ ਦੇ ਸਮੇਂ ਮਰ ਕੇ ਚੱਲਦਾ ਹੈ, ਅਤੇ ਜਿਨ੍ਹਾਂ ਨੂੰ ਆਪਣੇ ਸਮਝਦਾ ਹੈ ਉਹ ਕੋਈ ਕੰਮ ਹੀ ਨਹੀਂ ਆਉਂਦਾ, ਉਹ ਕੋਈ ਸਹਾਇਤਾ ਨਹੀਂ ਕਰਦਾ ਇਸ ਦੀ। ਦੇਖਾ ਮੰਗੀਜੈ ਕਿਆ ਦੀਜੈ ਜਵਾਬ। ਇਸ ਤਰ੍ਹਾਂ ਵੀ ਹਮੀਦ ਕਾਰੂ ਜਦੋਂ ਅੱਗੇ ਜਾ ਕੇ ਹਿਸਾਬ ਕਿਤਾਬ ਮੰਗਿਆ ਜਾਏਗਾ, ਫਿਰ ਵੀ ਕੀ ਜਵਾਬ ਦਿੱਤਾ ਜਾਏ, ਕੀ ਜਵਾਬ ਤੂੰ ਦੇਵੇਂਗਾ? ਤੋਬਾ ਪੁਕਾਰੈ ਤੋ ਪਾਵੈ ਅਜਾਬ, ਇਸ ਤਰ੍ਹਾਂ ਤੂੰ ਤੋਬਾ ਪੁਕਾਰੇਗਾ, ਭਾਵ ਉੱਚੀ ਉੱਚੀ ਦੁਹਾਈ ਦੇਵੇਂਗਾ, ਫਰਿਆਦ ਕਰੇਗਾ, ਜਦੋਂ ਤੂੰ ਦੁਹਾਈ ਪਾਵੇਂਗਾ, ਝਾਂਗਰਾਂ ਮਾਰੇਗਾ, ਅਤੇ ਉਸ ਉਸ ਤੇਰੀ ਫਰਿਆਦ ਪੁਕਾਰ ਸੁਣਨੀ ਨਹੀਂ, ਸਗੋਂ ਪਾਵੈ ਅਜਾਬ, ਹੋਰ ਤਕੜੀ ਸਜ਼ਾ ਪਾਏਗਾ, ਹੋਰ ਉੱਤੇ ਛਿੱਤਰ ਪੈਣਗੇ। ਦੁਨੀਆ ਪਰ ਕੀਆ ਜ਼ੋਰ ਦਮੜਾ ਕਮਾਇਆ, ਜਿਹੜਾ ਕਹਿੰਦੇ ਆ ਦੁਨੀਆ ਲੋਕਾਂ ਉੱਪਰ ਤੈਨੇ ਜ਼ੋਰ ਜਾ ਕਰਕੇ ਬਲ ਜਾ ਦਿਖਾ ਕੇ ਰੁਪਈਆ ਕਮਾਇਆ ਹੈ, ਖਾਇਆ ਹੰਡਾਇਆ ਅਜਾਈ ਗਵਾਇਆ, ਖਾ ਪੀ ਲਿਆ ਤੇ ਇਸ ਤਰ੍ਹਾਂ ਕੱਪੜਾ ਹੰਡਾ ਲਿਆ, ਪਹਿਨ ਮਿਲ ਕੇ ਅਜਾਈ ਬਿਆਰਥੀ ਗਵਾ ਦਿੱਤਾ ਰਮਈਆ, ਆਖਰ ਪਛੋਤਾਣਾ ਕਰੇ ਹਾਏ ਹਾਏ। ਅਖੀਰ ਦਾ ਜਦੋਂ ਅੰਤ ਦਾ ਸਮਾਂ ਆਇਆ, ਪਛੋਤਾਵਾ ਕਰੇਗਾ ਤੇ ਹਾਏ ਹਾਏ ਕਰੇਗਾ। ਦਰਗਹ ਗਿਆ ਸੋ ਪਾਵੈ ਸਜਾਏ, ਅਗਲੀ ਦਰਗਾਹ ਵਿੱਚ ਗਿਆ ਹੋਇਆ ਮਨੁੱਖ ਉਹ ਸਜ਼ਾ ਪਾਉਂਦਾ ਹੈ। ਲਾਨਤ ਹੈ ਤੈਂ ਕੂ ਆ ਅਰ ਤੈਡੀ ਕਮਾਈ, ਉਮੀਦ ਕਾਰੂ ਪਾਰਸ਼ ਨੂੰ ਸਿੱਧੇ ਹੀ ਕਹਿਣ ਲੱਗੇ ਮਹਾਰਾਜ, ਕਿਉਂਕਿ ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ ਕੋ ਨਾਨਕ ਸੁਣ ਰੇ ਬਿਨਾ ਗਿਆਨੀ ਤਾਹੇ ਭਵਾਨ। ਅਸਲੀ ਵਾਰੀ ਜਿਹੜਾ ਗਿਆਨਵਾਨ ਪੁਰਸ਼ ਦੇ ਲੱਛਣ ਇਹ ਹੈ ਵੀ ਨਾ ਤਾਂ ਕਿਸੇ ਨੂੰ ਪੈ ਦਿੰਦਾ ਹੈ ਤੇ ਨਾ ਕਿਸੇ ਦਾ ਪੈ ਡਰ ਲੈਂਦਾ, ਨਿਰਭੈ ਹੋ ਕੇ ਕਹਿ ਦਿੰਦਾ ਸੱਚੋ ਸੱਚ। ਮਹਾਰਾਜ ਨੇ ਨਿਰਭੈ ਰੂਪ ਦੇ ਵਿੱਚ ਹੀ ਕਹਿੰਦੇ, ਕਹਿੰਦੇ ਲਾਨਤ ਹੈ ਤੈਨੂੰ, ਕਹਿੰਦੇ ਸੌ ਵਾਰੀ ਤੈਨੂੰ ਫਿਟੇ ਲਾਨਤ ਹੈ, ਤੇ ਸੌ ਵਾਰੀ ਤੇਰੀ ਜਿਹੜੀ ਹੈ ਕਮਾਈ ਕੀਤੀ ਹੈ ਨਾ, ਜ਼ੋਰ ਜ਼ੁਲਮ ਕਰਕੇ ਮਾਇਆ ਕੱਟੀ, ਇਹਨੂੰ ਵੀ ਸੌ ਵਾਰੀ ਫਿਟੇ ਲਾਨਤ ਹੈ। ਦਗੇ ਬਾਜੀ ਕਰ ਕਰ ਦੁਨੀ ਲੂਟ ਖਾਈ, ਦਗੇ ਬਾਜੀ ਕਰਕੇ ਧੋਖੇ ਬਾਜੀ ਕਰਕੇ ਠੱਗੀ ਮਾਰ ਮਾਰ ਕੇ ਦੁਨੀਆ ਕਹਿੰਦੇ ਲੁੱਟ ਲੁੱਟ ਕੇ ਤੈਨੇ ਖਾ ਲਈ, ਪੀਏ ਪਿਆਲੇ ਔਖਾਏ ਕਬਾਬ, ਮਾਇਆ ਪੱਠੀ ਕਰਕੇ ਸ਼ਰਾਬ ਦੇ ਭਰ ਭਰ ਕੇ ਪਿਆਲੇ ਪੀ ਲੇ ਤੇ ਕਬਾਬ ਭੁੰਨ ਭੁੰਨ ਕੇ ਤਰ੍ਹਾਂ ਤਰ੍ਹਾਂ ਦੇ ਮਾਸ ਦੇ ਖਾਣਾ ਕੀਤੇ। ਦੇਖੋ ਰੇ ਲੋਕੋ ਜੋ ਹੋਤੇ ਖਰਾਬ, ਕਹਿੰਦੇ ਦੇਖ ਲੋ ਲੋਕੋ ਆ ਖਾ ਪੀ ਕੇ ਹਮੇ ਉਮੀਦ ਕਰੂ ਵਰਗੇ ਕਿਵੇਂ ਖਬਜਲ ਖਰਾਬ ਹੋ ਰਹੇ ਹੈ ਤੇ ਹੋਣਗੇ ਅੱਗੇ। ਜਿਸ ਕਾ ਤੂੰ ਬੰਦਾ ਤਿਸੀ ਕਾ ਸਵਾਰਿਆ, ਕਹਿੰਦੇ ਜਿਸ ਖੁਦਾ ਦਾ ਤੂੰ ਬੰਦਾ ਦਾਸ ਹੈ ਉਸੇ ਦਾ ਤੂੰ ਸਵਾਰਿਆ ਹੋਇਆ, ਉਸੇ ਨੇ ਤੇਰੇ ਅੰਗਾਂ ਸਮੰਗਾਂ ਨੂੰ ਬਣਾਇਆ ਹੋਇਆ ਹੈ। ਦੁਨੀਆ ਕੇ ਲਾਲਚ ਤੈਂ ਸਾਹਿਬ ਵਿਸਾਰਿਆ, ਦੁਨੀਆ ਜਿਹੜੀ ਮਾਇਆ ਹੈ ਇਹਦੇ ਇਕੱਠੀ ਕਰਨ ਵਿੱਚ ਤੇ ਲਾਲਚ ਖਾਣ ਦੇ ਵਿੱਚ ਤੈਨੇ ਆਪਣੇ ਮਾਲਕ ਨੂੰ ਭੁਲਾ ਛੱਡਿਆ ਹੋਇਆ ਹੈ। ਨਾ ਕੀਤੀ ਇਬਾਦਤ ਨਾ ਰੱਖਿਓ ਈਮਾਨ, ਉਹ ਖੁਦਾ ਦੀ ਕਦੇ ਤੈਨੇ ਇਬਾਦਤ ਨਹੀਂ ਕੀਤੀ, ਬੰਦਗੀ ਨਹੀਂ ਕੀਤੀ ਹੈ, ਨਾ ਆਪਣਾ ਧਰਮ ਇਮਾਨ ਹੀ ਰੱਖਿਆ ਹੈ, ਨਾ ਕੀਤੀ ਹਕੂਮਤ ਪੁਕਾਰੇ ਜਹਾਨ। ਇਸੇ ਤਰ੍ਹਾਂ ਸਾਰਾ ਸੰਸਾਰ ਕਹਿੰਦੇ ਫਰਿਆਦਾਂ ਕਰਦਾ, ਤੂੰ ਜਿਹੜੀ ਹਕੂਮਤ ਹੈ ਉਹ ਨਿਆਂ ਦੀ ਨਹੀਂ ਕੀਤੀ, ਅਨਿਆਂ ਵਾਲੀ ਹਕੂਮਤ ਕੀਤੀ ਹੈ। ਅੰਦਰ ਮਹਿਲਾਂ ਕੇ ਬੈਠੋ ਤੂੰ ਜਾਏ, ਫਿਰ ਕਹਿੰਦੇ ਜਿਹੜੀਆਂ ਮਹਿਲ ਬਾਣੀਆਂ ਸੀ ਮਹਿਲ ਉਹਨਾਂ ਦੇ ਅੰਦਰ ਤੂੰ ਜਾ ਬੈਠਦਾ ਹੈ। ਹਰਮਾ ਸਿਉ ਖੇਲੈ ਖੁਸ਼ਬੋਈ ਹਵਾਏ, ਉੱਥੇ ਜਿਹੜੀਆਂ ਕਹਿੰਦੇ ਮਹਿਲ ਸੀ ਇਸ ਮਹਿਲਾਂ ਵਿੱਚ ਹਰਮਾ ਇਸਤਰੀਆਂ ਉਹਨਾਂ ਨਾਲ ਖੇਲਦਾ ਕ੍ਰੀੜਾ ਕਰਦਾ ਹੈ, ਤੇ ਇਸ ਤਰ੍ਹਾਂ ਤੱਕ ਖੁਸ਼ੋਈਆਂ ਮਹਿਕਾਂ ਉਡਾਉਣਾ ਹੈ, ਵਿਸ਼ਿਆਂ ਵਿਕਾਰਾਂ ਦੀ ਹਵਾਏ ਕੀ ਤ੍ਰਿਸ਼ਨਾ ਦੇ ਵਿੱਚ ਲੀਨ ਹੋਇਆ ਹੋਇਆ। ਨਾ ਪੁੱਛੈ ਨਾ ਬੂਝੈ ਜੋ ਬਾਹਰ ਕਿਆ ਹੋਏ, ਇਸੇ ਤਰ੍ਹਾਂ ਨਾ ਕਿਸੇ ਦਾ ਤੂੰ ਦੁੱਖ ਤਕਲੀਫ਼ ਪੁੱਛਦਾ ਹੈ, ਨਾ ਬੂਝੈ ਕੀ ਸਮਝਦਾ ਹੈ ਬਾਹਰ ਵੀ ਕੀ ਕੁਝ ਹੋ ਰਿਹਾ ਹੈ। ਹਰਾਮੀ ਗਰੀਬਾਂ ਨੂੰ ਮਾਰੇ ਵਿਗੋਏ, ਅਮੀਰ ਕਾਰੂ ਹਰਾਮੀ ਆ ਤੂੰ ਗਰੀਬਾਂ ਨੂੰ ਬਗੋ ਬਗੋ ਕੇ ਕੋ ਕੋ ਕੇ ਮਾਰਦਾ ਹੈ, ਖਜੜ ਖੁਆਰ ਕਰਕੇ ਮਾਰਦਾ ਹੈ। ਬਸਤੀ ਉਜਾੜੇ ਫਿਰ ਨਾ ਵਸਾਵੈ, ਹਾਂ ਬਸਦਿਆਂ ਹੋਇਆਂ ਨੂੰ ਤੂੰ ਉਜਾੜ ਦਿੰਦਾ, ਧਨ ਪਦਾਰਥ ਖੋ ਕੇ ਲੁੱਟ ਕੇ ਸੁੱਟ ਕੇ ਤੇ ਫਿਰ ਤਾਂ ਮੁੜ ਕੇ ਉਹਨਾਂ ਨੂੰ ਬਸਾਉਂਦਾ ਨਹੀਂ ਹੈ। ਕਹਿ ਪੁਕਾਰ ਦਾਤ ਨਾ ਪਾਵੇ। ਉਹ ਵਿਚਾਰੇ ਉਜੜੇ ਪੁਜੜੇ ਹੋਏ ਲੋਕ ਕੁੱਕਾ ਮਾਰਦੇ ਆ, ਪੁਕਾਰਾਂ ਫਰਿਆਦਾਂ ਕਰਦੇ ਆ, ਤੇ ਹੁਣ ਫਿਰ ਵੀ ਉਹ ਦਾਦਕੇ ਇਨਸਾਫ ਨਹੀਂ ਪਾਉਂਦੇ ਤੇਰੇ ਪਾਸਾਂ। ਲਖੋੜੀ ਕਰੋੜੀ ਕੀਏ ਬੇਸ਼ੁਮਾਰ। ਇਸੇ ਤਰ੍ਹਾਂ ਲੱਖਾਂ ਰੁਪਈਆ ਤੇ ਕਰੋੜਾਂ ਜਿਹੜੀਆਂ ਫੌਜਾਂ ਹਨ ਬੇਹਿਸਾਬੇ, ਤੈਨੇ ਸਭ ਕੁਛ ਇਕੱਠੇ ਕਰ ਲਏ। ਨਾ ਰਹੇਗੇ ਕਰੋੜੀ, ਨਾ ਰਹੇਗੇ ਹਜ਼ਾਰ। ਕਰੋੜਾਂ ਫੌਜਾਂ ਵੀ ਨਹੀਂ ਰਹਿਣਗੀਆਂ, ਲੱਖਾਂ ਰੁਪਈਆ ਵੀ ਨਹੀਂ ਰਹੇਗਾ, ਨਾ ਹਜ਼ਾਰਾਂ। ਜਿਹੜੇ ਮਿੱਤਰ ਦਾਸ ਤੇਰੇ ਨਾਲ ਦੇ ਸਾਥੀ ਰਹਿਣਗੇ। ਹਾਕਮ ਕਹਾਵੇ ਹਕੂਮਤ ਨਾ ਹੋਏ। ਆਪਣੇ ਆਪ ਨੂੰ ਤੂੰ ਦੁਨੀਆਂ ਦਾ ਹਾਕਮ ਕਹਾਉਣਾ, ਵੀ ਮੈਂ ਪਾਤਸ਼ਾਹ ਹਾਂ, ਇਹਨਾਂ ਦਾ ਮਾਲਕ ਹੈ। ਨਿਆਂ ਦੀ ਹਕੂਮਤ ਤੈਨੂੰ ਕਰਨੀ ਨਹੀਂ ਆਉਂਦੀ ਹੈ। ਦੁਨੀਆਂ ਕਾ ਦੀਵਾਨਾ ਫਿਰੈ ਮਸਤ ਲੋਏ। ਤੂੰ ਤਾਂ ਮਾਇਆ ਦਾ ਕਹਿੰਦੇ ਕਮਲਾ ਕੀਤਾ ਹੋਇਆ, ਤੇ ਲੋਏ ਸੰਸਾਰ ਦੇ ਵਿੱਚ ਜਾਂ ਲੋਏ ਲੋਕਾਂ ਵਿੱਚ ਮਸਤ ਹੋਇਆ ਹੋਇਆ ਫਿਰਦਾ ਹੈ ਹਾਥੀ ਵਾਂਗੂ। ਲੁੱਟੇ ਮੁਲਕ ਬਹੁਤ ਪਹਿਰੇ ਅਰ ਖਾਏ। ਇਸੇ ਤਰ੍ਹਾਂ ਬਹੁਤੇ ਲੋਕਾਂ ਨੂੰ ਤੂੰ ਮੁਲਕਾਂ ਨੂੰ ਲੁੱਟਦਾ ਫੁੱਟਦਾ ਹੈ, ਲੁੱਟੇ ਪੁੱਟੇ ਨਾਲ ਤੂੰ ਤਰ੍ਹਾਂ ਤਰ੍ਹਾਂ ਦੇ ਬਸਤਰ ਪਹਿਨਣਾ, ਤਰ੍ਹਾਂ ਤਰ੍ਹਾਂ ਦੇ ਮਾਸ ਕਬਾਬ ਤੂੰ ਖਾਣਾ ਪੀਣਾ। ਦੋਜਕ ਕੀ ਆਤਿਸ਼ ਮਰੇਗੀ ਜਲਾਏ। ਮਾਰੇਗੀ ਜਲਾਏ, ਦੇਖ ਲਾ ਦੋਜਕਾਂ ਦੀ ਨਰਕਾਂ ਦੀ ਜਿਹੜੀ ਅੱਗ ਹੈ, ਤੈਨੂੰ ਜਲਾ ਜਲਾ ਕੇ ਸਾੜ ਸਾੜ ਕੇ ਕੀਰੀ ਮਾਰੇਗੀ। ਗਰਬ ਸਿਓ ਦੇਖ ਦੁਨੀਆ ਕੇ ਦੀਵਾਨੇ। ਇਸ ਕਰਕੇ ਉਹ ਮਾਇਆ ਦੇ ਕਮਲੇ ਕੀਤੇ ਹੋਏ, ਤੂੰ ਇਸ ਤਰ੍ਹਾਂ ਜਿਹੜਾ ਕੋਈ ਗਰਬ ਸੋਨਾ ਦੇਖ ਹੰਕਾਰ ਜਾ ਕਰਕੇ ਨਾ ਦੇਖ। ਤੂੰ ਹਮੇਸ਼ਾ ਨਾ ਰਹੇਗੀ, ਤੂੰ ਐਸੀ ਨਾ ਜਾਣੇ। ਇਸ ਤਰ੍ਹਾਂ ਦੀ ਨਾ ਗੱਲ ਜਾਣ ਲਾ ਵੀ ਮੇਰੀ ਜਿਹੜੀ ਪਾਰਸ਼ੀ ਹਮੇਸ਼ਾ ਰਹੂਗੀ, ਇਹ ਹਮੇਸ਼ਾ ਨਹੀਂ ਰਹਿਣੀ ਹੈ। ਤੂੰ ਇਸ ਤਰ੍ਹਾਂ ਦੀ ਨਾ ਗੱਲ ਜਾਣ ਲਈ ਵੀ ਮੈਂ ਹਮੇਸ਼ਾ ਤੂੰ ਜਿਵੇਂ ਪਾਤਸ਼ਾਹ ਬਣਿਆ ਹੀ ਰਹੂੰਗਾ। ਉਠਾਵੇ ਸਫਾ ਉਸ ਕੋ ਲਾਗੈ ਨ ਬਾਰ। ਉਹ ਖੁਦਾ ਬੜਾ ਭਲੀ ਹੈ, ਉਹਨੂੰ ਕੋਈ ਦੇਰੀ ਨਹੀਂ ਲੱਗੀ। ਜਦੋਂ ਤੇਰੀ ਸਫਾ ਜੀ ਨੇ ਉਠਾ ਦੇਣੀ ਹੈ, ਤੇਰੀ ਹਕੂਮਤ ਜੀ ਚੁੱਕ ਦੇਣੀ ਹੈ। ਕਿਸ ਕੀ ਦੁਨੀਆ ਕਿਸ ਕੇ ਘਰ ਬਾਰ। ਉਹ ਅਮੀਰ ਪਾਰੂ ਕਾਰੂ ਪਾਤਸ਼ਾਹ ਕਿਹਦੀ ਮਾਇਆ ਹੈ, ਕਿਹਦੇ ਇੱਥੇ ਘਰ ਬਾਰ ਨੇ ਦਰਵਾਜ਼ੇ ਹੈ। ਚੰਦ ਰੋਜ਼ ਚੱਲਣਾ ਕਿਛ ਪਕੜੋ ਕਰਾਰ। ਇਸ ਕਰਕੇ ਚੰਦ ਰੋਜ਼ ਚੱਲਣਾ ਥੋੜੇ ਕਿ ਦਿਨਾਂ ਨੂੰ ਤੂੰ ਚਲੇ ਜਾਣਾ, ਇੱਥੋਂ ਤੁਰ ਪੈਣਾ ਹੈ। ਕੁਝ ਨਾ ਕੁਝ ਤੂੰ ਕਰਾਰ ਪਕੜ, ਧੀਰ ਜੇ ਪਕੜ, ਜਾਂ ਕਰਾਰ ਨੂੰ ਸੰਤੋਖ ਦਾ ਸੰਤੋਖ ਨੂੰ ਪਕੜ, ਸੰਤੋਖ ਨੂੰ ਗ੍ਰਹਿਣ ਕਰ। ਨਾ ਕੀਚੈ ਹਿਰਸ ਬਹੁਤ ਦੁਨੀਆਂ ਕੇ ਯਾਰ। ਬਹੁਤੇ ਮਾਇਆ ਦੇ ਯਾਰ, ਬਹੁਤੇ ਮਾਇਆ ਦੇ ਦੋਸਤ ਬਣੇ ਹੋਏ ਬਹੁਤਾ ਚ ਕਹਿੰਦੇ ਤੂੰ ਇਸ ਤਰ੍ਹਾਂ ਹਿਰਸ ਕੀਏ ਲਾਲਚ ਨਾ ਕਰ, ਬਹੁਤਾ ਇਸ ਤਰ੍ਹਾਂ ਖਾਣ ਦੇ ਲਾਲਚ ਵਿੱਚ ਨਾ ਤੂੰ ਫਸਿਆ ਰਹੇ। ਸ਼ਰਮਿੰਦਾ ਨਾ ਹੋਏ ਕੁਛ ਨੇਕੀ ਕਮਾਏ। ਇਸ ਕਰਕੇ ਸਮਾਂ ਹੈ ਤੂੰ ਨੇਕੀ ਕਮਾ ਲਾ, ਭਲਿਆਈ ਕਰ ਲਾ। ਇਸ ਕਰਕੇ ਅੱਗੇ ਜਾ ਕੇ ਤੂੰ ਸ਼ਰਮਿੰਦਤ ਨਾ ਹੋਵੇਂ, ਬੇਇੱਜ਼ਤ ਨਾ ਹੋਵੇਂ। ਲਾਨਤ ਕਾ ਜਾਮਾ ਪਹਿਰ ਕੇ ਨਾ ਜਾਏ। ਉਹ ਹਮੀਦ ਕਾਰੂ ਪਾਤਸ਼ਾਹ ਫਿੱਟੇ ਲਾਨਤਾ ਦਾ ਜਿਹੜਾ ਚੋਲਾ ਤੂੰ ਪਹਿਨ ਕੇ ਨਾ ਜਾ। ਗਫਲਤ ਕਰ ਹੈ ਗੋ ਤੋ ਖਾਵੇ ਗੋ ਮਾਰ। ਜੇ ਗਫਲਤ ਆਈ ਕਰੇਗਾ ਫਿਰ ਬੜੀ ਤਕੜੀ ਕਹਿੰਦੇ ਮਾਰ ਖਾਏਗਾ। ਬੇਟੀ ਵਾ ਬੇਟਾ ਕੋ ਲਹੇ ਗੋ ਨਾ ਸਾਰ। ਕਹਿੰਦੇ ਜਿਹੜਾ ਕੋਈ ਤੇਰਾ ਬੇਟਾ ਹੈ, ਪੁੱਤਰ ਹੈ ਜਾਂ ਪਿਤੀ ਹੈ, ਕੋਈ ਤੇਰੀ ਸਾਰ ਨਹੀਂ ਲਏਗਾ, ਖਬਰ ਨਹੀਂ ਲਏਗਾ। ਤੋਬਾ ਕਰੋ ਬਹੁਰ ਕੀਚੈ ਨਾ ਜੋਰ। ਇਸ ਕਰਕੇ ਅੱਗੇ ਲਈ ਤੂੰ ਦੁਹਾਈ ਦੇ, ਤੇ ਕਿਸੇ ਤੇ ਬਹੁਤਾ ਬਲ ਜਾ ਨਾ ਕਰ। ਦੋਜਕ ਕੀ ਆਤਿਸ਼ ਜਲਾਵੇ ਜਲਾਵੇਗੀ ਗੋਰ। ਨਹੀਂ ਤਾਂ ਤੈਨੂੰ ਕਬਰ ਵਿੱਚ ਪਿਆ ਹੋਇਆ ਦੋਜਕਾਂ ਦੀ ਅੱਗ ਹੈ, ਉਹ ਬੜੀ ਭਾਰੀ ਤੈਨੂੰ ਸਾੜੇਗੀ, ਮਚਾਵੇਗੀ, ਤੰਗ ਕਰੇਗੀ। ਮਸਾਇਕ ਪੈਗੰਬਰ ਕੇਤੇ ਸ਼ਾਹ ਖਾਨ, ਦੇਖ ਲਾ ਅਮੀਰ ਕਾਰੂ ਪਾਤਸ਼ਾਹ, ਦੁਨੀਆਂ ਵਿੱਚ ਜਿੰਨੇ ਮਸਾਇਕ ਮਿਹਨਤਾਂ ਕਰਨ ਵਾਲੇ ਹੋਏ ਹੈ ਅਤੇ ਜਿਨ੍ਹਾਂ ਨੂੰ ਪੈਗਾਮ ਹੁੰਦਾ ਸੀ ਉਹ ਮੁਹੰਮਦ ਵਰਗੇ ਪੈਗੰਬਰ ਹੋਏ ਹੈ, ਹੋਰ ਕਿਤਨੇ ਜਿਹੜੇ ਕੋਈ ਪਾਤਸ਼ਾਹ ਅਤੇ ਖਾਨ ਪਠਾਨ ਖਾਨ ਬਹਾਦਰ ਹੋਏ ਹਨ। ਨਾ ਦੀਸੈ ਜਿਮੀ ਪਰ ਤੈਨੂੰ ਕੇ ਨਿਸ਼ਾਨ, ਕਹਿੰਦੇ ਆਪ ਤਾਂ ਉਹਨਾਂ ਨੇ ਕੀ ਦਿਸਣਾ ਹੈ, ਆਹ ਧਰਤੀ ਉੱਪਰ ਉਹਨਾਂ ਦਾ ਕੋਈ ਚਿੰਨ ਵੀ ਨਹੀਂ ਦਿਸ ਰਿਹਾ, ਕੋਈ ਮਾੜੀ ਮੋਟੀ ਨਿਸ਼ਾਨੀ ਵੀ ਨਹੀਂ ਦਿਸ ਰਹੀ ਹੈ, ਆਪ ਵੀ ਖਤਮ ਹੋ ਗਏ, ਉਹਨਾਂ ਦੀ ਨਿਸ਼ਾਨੀਆਂ ਵੀ ਖਤਮ ਹੋ ਗਈਆਂ, ਚਿੰਨ ਵੀ ਨਹੀਂ ਹੈ ਕੋਈ। ਚਲਤੇ ਕਬੂਤਰ ਜਨਾਵਨ ਕੀ ਛਾਓ, ਚਲਤੇ ਕਬੂਤਰ ਜਨਾਵਰ ਕੀ ਛਾਓ। ਹਾਂ, ਜਨਾਵਰ ਕੀ ਛਾਓ, ਜਨਾਵਨ ਅਤੇ ਜਨਾਵਰ ਦੇ ਵਿੱਚ ਫਰਕ ਹੈ ਨਾ, ਜਿਵੇਂ ਆਕਾਸ਼ ਵਿੱਚ ਕਿਵੇਂ ਜਿਵੇਂ ਕਹਿੰਦੇ ਕਬੂਤਰ ਜਨੌਰ ਪੰਛੀ ਚੱਲਦਾ ਹੁੰਦਾ, ਉਹਦੀ ਧਰਤੀ 'ਤੇ ਕੋਈ ਛਾਂ ਨਹੀਂ ਹੁੰਦੀ ਦਿਸਦੀ। ਕਿਤੇ ਖਾਕ ਹੋਏ ਕੋ ਪੁੱਛੇ ਨਾ ਨਾਉ, ਕਿਤਨਾ ਕਹਿੰਦੇ ਇੱਥੇ ਮਿੱਟੀ ਹੋ ਗਏ ਹੈ, ਜਿਨ੍ਹਾਂ ਦਾ ਕੋਈ ਨਾਮ ਨਹੀਂ ਪੁੱਛਦਾ ਹੈ, ਨਾਮ ਨਹੀਂ ਲੈਂਦਾ ਹੈ। 40 ਗੰਜ ਜੋੜੇ ਨਾ ਰੱਖਿਓ ਇਮਾਨ, ਦੇਖ ਲਾ ਆਪਣਾ ਕੋਈ ਤੂੰ ਧਰਮ ਨਹੀਂ ਰੱਖਿਆ, 40 ਗੰਜ ਭਰਾ ਨੇ ਜੋੜ ਲਏ, ਤੂੰ 45 ਜੁਨ ਜੋੜ ਲਏ। ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ, ਮਹਾਰਾਜ ਕਹਿੰਦੇ ਉਹ ਸਿਆਣੇ ਲੋਕੋ ਦੇਖ ਲੋ ਆ ਕਾਰੂ ਵਰਗੇ ਕਿਵੇਂ ਪਰੇਸ਼ਾਨ ਹੋ ਰਹੇ ਹਨ। ਨਾ ਦਾਨੀ ਨਾ ਦੁਨੀਆ ਵਫਾਨੀ ਮੁਕਾਮ, ਹਾਂ ਕਹਿੰਦੇ ਤੂੰ ਦਾਨੀ ਇਹ ਜਾਣੀ ਨਹੀਂ ਗੱਲ ਵੀ ਇਹ ਜਿਹੜਾ ਮੁਕਾਮ ਹੈ ਇਸੇ ਦੀ ਸਥਿਤੀ ਹੈ, ਸਦਾ ਲਈ ਨਹੀਂ ਇਹ ਫਨਾ ਰੂਪ ਹੈ ਦੁਨੀਆ। ਤੂੰ ਖੁਦ ਚਸ਼ਮ ਬੀਨੀ ਇਹ ਚੱਲਣਾ ਜਹਾਨ, ਕਹਿੰਦੇ ਖੁਦ ਆਪ ਹੀ ਚਸਕੀ ਨੇਤਰਾਂ ਨਾਲ ਦੇਖਦਾ ਹੀ ਹੈ ਇੱਕ ਦਿਨ ਸੰਸਾਰ ਤੋਂ ਜਹਾਨ ਤੋਂ ਤੂੰ ਤੁਰ ਨਹੀਂ ਹੈ। ਤੋਬਾ ਨਾ ਕੀਤੀ ਕਰੇਂਦਿਆਂ ਗੁਮਾਨ, ਉਹ ਅਮੀਰ ਕਾਰੂ ਪਾਤਸ਼ਾਹ ਤਰ੍ਹਾਂ ਤਰ੍ਹਾਂ ਦੇ ਗੁਨਾਹ ਕਰਦਿਆਂ ਕਦੇ ਤੂੰ ਤੋਬਾ ਨਹੀਂ ਕੀਤੀ ਹੈ, ਕੰਨ ਨਹੀਂ ਫੜੇ ਵੀ ਅੱਗੇ ਨਹੀਂ ਕਰਾਂਗਾ, ਨਾ ਤੂੰ ਇਸ ਤਰ੍ਹਾਂ ਹੀ ਕਹਿੰਦੇ ਤੋਬਾ ਕੀਤੀ ਦੁਹਾਈ ਦਿੱਤੀ ਹੈ, ਉੱਚੀ ਆਵਾਜ਼ ਕਹਿ ਕੇ ਵੀ ਕਿਹਾ ਵੀ ਜੋ ਹੋ ਗਿਆ ਹੋ ਗਿਆ, ਅੱਗੇ ਵਾਸਤੇ ਮੈਂ ਨਹੀਂ ਕੋਈ ਕਰਾਂਗਾ ਗੁਨਾਹ। ਕਰੇ ਅਰਜ ਬੰਦਗੀ ਬਾਬਾ ਨਾਨਕ, ਇਸ ਕਰਕੇ ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜੇ ਤੂੰ ਪਰਮੇਸ਼ਰ ਦੇ ਅੱਗੇ ਬੇਨਤੀ ਕਰੇ ਉਹਦੀ ਬੰਦਗੀ ਕਰੇ, ਐਸੇ ਆਲਮ ਸਿਉਂ ਤੇਰੀ ਪਨਾਹ, ਐਸੇ ਸੰਸਾਰ ਤੋਂ ਤੇਰੀ ਜਿਹੜੀ ਪਨਾਹ ਹੈ ਉਹ ਸ਼ਰਨ ਵਾਹਿਗੁਰੂ ਦੀ ਪ੍ਰਾਪਤ ਹੋ ਜਾਏਗੀ। ਫਿਰ ਉਹ ਜਿਹੜਾ ਕਾਰੂ ਪਾਤਸ਼ਾਹ ਕਹਿੰਦਾ ਹੇ ਗੁਰੂ ਨਾਨਕ ਸਾਹਿਬ, ਐਸੇ ਸੰਸਾਰ ਦੇ ਵਿੱਚ ਤੇਰੀ ਹੀ ਮੈਨੂੰ ਪਨਾਹ ਹੈ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਮੇਰੀ ਰੱਖਿਆ ਕਰੋ ਜੀ। ਦੋਹਰਾ ਕਾਰੂ ਸੁਣ ਹੈਰਾਨ ਹੋਏ, ਨਸੀਹਤ ਨਾਮਾ ਸੁਣ ਕੇ ਜਿਹੜਾ ਕਾਰੂ ਪਾਤਸ਼ਾਹ ਬੜਾ ਹੈਰਾਨ ਜਿਹਾ ਹੋ ਗਿਆ, ਭਇਓ ਮੋਮ ਦਿਲ ਸੋਏ, ਹਾਂ ਜਿੱਥੇ ਬੜਾ ਸਖਤ ਦਿਲ ਸੀ ਪੱਥਰ ਦਿਲ ਸੀ ਉਹ ਮੋਮ ਦਿਲ ਹੋ ਗਿਆ, ਬਹੁਤ ਨਰਮ ਦਿਲ ਤੇ ਬਾਲਾ ਹੋ ਗਿਆ। ਆਗੇ ਕੋ ਭੈ ਮਾਨੇ, ਅਗਲਾ ਪਰਲੋਕ ਦਾ ਬੜਾ ਇਹਨੇ ਟਰ ਪੈ ਮੰਨਿਆ ਹੈ, ਜਹਿ ਸਜਾਏ ਅਤ ਹੋਏ, ਜਿੱਥੇ ਅੱਗੇ ਜਾ ਕੇ ਬੜੀ ਤਕੜੀ ਸਜ਼ਾ ਹੋਊਗੀ, ਸਜ਼ਾ ਮਿਲੇਗੀ। ਚੌਪਈ ਕਿਆ ਹੋਵੇ ਗੋ ਤਬ ਮੁਝ ਹਾਲ, ਆਪਣੇ ਮਨ ਵਿੱਚ ਹੀ ਖਿਆਲ ਕਰਦਾ ਜਦੋਂ ਅੱਗੇ ਗਿਆ ਉਦੋਂ ਪਤਾ ਕੀ ਮੇਰਾ ਬੁਰਾ ਹਾਲ ਹੋਵੇਗਾ। ਗਹਿ ਜਬ ਬੰਨਦੇਗੇ ਜਿਹ ਕਾਲਾ, ਇਸ ਸਮੇਂ ਜਿਹੜੇ ਪੰਜਮ ਜਿਹੜੇ ਜਾਵੇ ਫੜ ਕੇ ਮੈਨੂੰ ਬੰਨ ਲੈਣਗੇ, ਨੂੜ ਲੈਣਗੇ, ਮੁਸ਼ਕਾਂ ਦੇ ਲੈਣਗੇ, ਸਭ ਪਰ ਜ਼ੁਲਮੀ ਕੀਨ ਵਿਸਾਲਾ, ਸਾਰਿਆਂ ਉੱਪਰ ਬੜੀ ਭਾਰੀ ਮੈਂ ਜ਼ੁਲਮਤਾਈ ਕੀਤੀ, ਜ਼ੁਲਮੀ ਕੀਤਾ, ਭਲਿਆਈ ਤੇ ਰਹਿਓ ਨਿਰਾਲਾ, ਹਮੇਸ਼ਾ ਜਿਹੜੀ ਨੇਕੀ ਭਲਿਆਈ ਉਹ ਤੋਂ ਤਾਂ ਵੱਖਰਾ ਰਿਹਾ ਪਾਸੇ ਰਿਹਾ। ਕਾਰੂ ਮਨ ਗੁਣ ਬਹੁਰ ਬਿਗੋਇਓ, ਕਾਰੂ ਨੇ ਮਨ ਦੇ ਵਿੱਚ ਵਿਚਾਰ ਕੇ ਫਿਰ ਸਤਿਗੁਰਾਂ ਨੂੰ ਕਿਹਾ ਹੈ, ਮੈਂ ਗਾਫਲ ਹੋਇਓ ਨਿਤ ਸੋਏ, ਹੋ। ਮਹਾਰਾ ਮੈਂ ਤਾਂ ਖੁਰਾਕ ਤੋਂ ਗਾਫਲ ਦੀ ਨੀਂਦ ਵਿੱਚ ਹੋ ਕੇ ਹਮੇਸ਼ਾ ਸੁੱਤਾ ਰਿਹਾ ਹਾਂ। ਨਹਿ ਜਾਣਤ ਥੋ ਕਹਾਂ ਖੁਦਾਏ, ਭੁੱਲਿਆ ਰਿਹਾ ਹਾਂ ਸੁੱਤਾ ਰਿਹਾ, ਮੈਂ ਨਹੀਂ ਜਾਣਦਾ ਸੀ ਵੀ ਖੁਦਾ ਕਿੱਥੇ ਹੈ। ਤੁਮ ਮਿਸਾਲ ਸੁਣ ਭੈ ਮੋਹਿਆ ਏ, ਤੁਹਾਡੀਆਂ ਮਹਾਰਾਜ ਜੁਗਤੀਆਂ ਦਲੀਲਾਂ ਦ੍ਰਿਸ਼ਟਾਂਤਾਂ ਪ੍ਰਮਾਣਾਂ ਨੂੰ ਸੁਣ ਕੇ ਮੈਨੂੰ ਬੜਾ ਭਾਰੀ ਡਰ ਪੈ ਆ ਰਿਹਾ ਹੈ। ਮਿਹਰ ਆਪਣੀ ਮੋਹ ਪਰ ਕੀਜੈ, ਗੁਰੂ ਨਾਨਕ ਸਾਹਿਬ ਫਕੀਰ ਮੇਰੇ ਉੱਪਰ ਮਿਹਰ ਦੀ ਨਿਗਾਹ ਕਰੀਏ। ਪੰਥ ਖੁਦਾਏ ਬਤਾਵਨ ਕੀਜੈ, ਮੇਰਾ ਖੁਦਾ ਦੀ ਪ੍ਰਾਪਤੀ ਦਾ ਰਸਤਾ ਮੈਨੂੰ ਦੱਸ ਦੇਣਾ ਕਰੀਏ। ਤ੍ਰਿਸ਼ਨਾ ਦਰਬ ਨਦੀ, ਤ੍ਰਿਸ਼ਨਾ ਦਰਬ ਨਦੀ ਵੱਡ ਧਾਰਾ, ਮਹਾਰਾਜ ਜਿਹੜੀ ਤ੍ਰਿਸ਼ਨਾ ਇਹ ਨਦੀ ਵਾਂਗ ਹੈ, ਜਿਹੜਾ ਤਨ ਹੈ ਇਹਦੇ ਵਿੱਚ ਵੱਡੀ ਧਾਰਾ ਚੱਲ ਰਹੀ ਹੈ। ਬਹਿਓ ਜਾਤ ਹੋ ਪਾਏ ਨਾ ਪਾਰਾ, ਇਹ ਤ੍ਰਿਸ਼ਨਾ ਰੂਪੀ ਨਦੀ ਦੇ ਵਿੱਚ ਜਿਹੜੀ ਧੰਦੀ ਨੀ ਬੜੀ ਧਾਰ ਹੈ ਨਾ ਪਾਣੀ ਵਾਂਗ, ਇਹਦੇ ਵਿੱਚ ਮਹਾਰਾਜ ਮੈਂ ਰੁੜਿਆ ਜਾ ਰਿਹਾ, ਕੋਈ ਪਾਰਲਾ ਪੰਨਾ ਪਾਰਲਾ ਪਾਸਾ ਨਹੀਂ ਪਾਉਂਦਾ। ਤੁਮ ਕੇਵਟ ਮਮ ਕਰ ਹੈ ਦਾਇਆ, ਤੁਸੀਂ ਮਾਰਾ ਮਲਾ ਵਾਣ ਵਗਣ ਕੇ ਮੇਰੇ ਉੱਪਰ ਦਇਆ ਕਰਕੇ, ਕਹੋ ਹੱਥ ਦੇ ਪਾਰ ਲੰਘਾਇਆ, ਮੇਰਾ ਹੱਥ ਪਕੜ ਕੇ ਮੈਨੂੰ ਮਾਰਾ ਇਥੋਂ ਪਾਰ ਲੰਘਾ ਦੇ, ਉਹ ਤ੍ਰਿਸ਼ਨਾ ਦੀ ਨਦੀ ਤੋਂ। ਮੋਹ ਕੁਟੰਬ ਕੂਪ ਅੰਧੇਰਾ, ਬਾਕੀ ਮਾਰਾ ਜਿਹੜਾ ਪਰਿਵਾਰ ਦਾ ਮੋਹ ਹੈ, ਟੱਬਰ ਟੀਰ ਦਾ ਮੋਹ ਹੈ, ਇਹ ਹਨੇਰੇ ਵਰਗੇ ਹਨੇਰੇ ਵਾਲਾ ਜਿਵੇਂ ਖੂਹ ਹੈ ਉਸਦੇ ਵਾਂਗ ਹੈ। ਪਰਿਓ ਰਹਿਓ ਕਾਢੋ ਮੈਂ ਚੇਰਾ, ਇਹਦੇ ਵਿੱਚ ਮੈਂ ਮਾਰਾ ਹੁਣ ਤੱਕ ਮੈਂ ਪਿਆ ਰਿਹਾ, ਮੈਂ ਸੇਵਕ ਹਾਂ, ਮੈਨੂੰ ਕੱਢ ਲਓ ਇਹ ਕੰਨੇ ਖੂਹ ਤੋਂ, ਪਰਿਵਾਰ ਦੇ ਮੋਹ ਤੋਂ। ਤੇ ਬੇਨਤੀ ਸੁਣ ਕੇ ਗੁਣ ਖਾਨੀ, ਗੁਣਾਂ ਦੇ ਖਾਣ ਸਤਿਗੁਰੂ ਨੇ ਹਮੀਰ ਕਾਰੂ ਦੀ ਬੇਨਤੀ ਸੁਣ ਕੇ, ਕਿਰਪਾ ਧਾਰ ਬੋਲੇ ਸ਼ੁਭ ਬਾਣੀ, ਆਪ ਕਿਰਪਾ ਕਰਦੇ ਹੋਏ ਸੋਹਣੇ ਬਚਨ ਬਾਣੀ ਬੋਲੇ ਹਨ। ਜਬ ਲੋ ਹਿਰਦੇ ਨ ਨਿਸਚਾ ਆਵਾ, ਕਹਿੰਦੇ ਉਹ ਹਮੀਦ ਕਰ ਜਿੰਨਾ ਚਿਰ ਹਿਰਦੇ ਵਿੱਚ ਭਰੋਸਾ ਨਹੀਂ ਹੋਇਆ ਆਉਂਦਾ ਹੈ, ਗੱਲੀ ਤਬ ਲੋ ਜਾਏ ਨਾ ਪਾਵਾ, ਤਦੋਂ ਤੱਕ ਭਾਵੇਂ ਜਿੰਨੀ ਮਰਜ਼ੀਆਂ ਗੱਲਾਂ ਕਰੀ ਜਾਏ, ਖੁਦਾ ਦਾ ਰਸਤਾ ਨਹੀਂ ਪਾਇਆ ਜਾਂਦਾ ਹੈ। ਰਹੇ ਬੰਦਗੀ ਬੀਚ ਸਦੀਵਾ, ਜਿਹਨੇ ਖੁਦਾ ਨੂੰ ਪਾਉਣਾ ਹੈ ਉਹ ਕਦੇ ਹਮੇਸ਼ਾ ਖੁਦਾ ਦੀ ਬੰਦਗੀ ਵਿੱਚ ਜੁੜਿਆ ਰਹੇ। ਕਰ ਅਸਥਿਰ ਮਨ ਰੱਖ ਨੀਵਾ, ਮਨ ਨੂੰ ਟਿਕਾ ਕੇ ਮਨ ਨੂੰ ਬਹੁਤ ਨੀਵਾ ਨਿਮਰਤਾ ਵਿੱਚ ਕਰਕੇ ਰੱਖੇ। ਜਾਵਦ ਪ੍ਰੀਤ ਕਰੀ ਜਗ ਮਾਹੀ, ਉਹ ਹਮੀਦ ਕਰ ਜਿੰਨਾ ਚਿਰ ਸੰਸਾਰ ਦੇ ਵਿੱਚ ਪ੍ਰੀਤੀ ਕਰਦਾ ਰਹਿੰਦਾ, ਆਵਦ ਛੂਟਨ ਇਸ ਕੋ ਨਾ, ਤਦੋਂ ਤੱਕ ਜੀਵ ਦਾ ਸੰਸਾਰ ਦੇ ਛੁਟਕਾਰਾ ਛੁਟਣਾ ਨਹੀਂ ਹੁੰਦਾ। ਖਲਕ ਬਿਖੈ ਦੇਖੋ ਨਰ ਜੇਤੇ, ਬਾਕੀ ਵੀ ਪਾਤਸ਼ਾਹ ਦੇਖ ਲੋ ਸੰਸਾਰ ਦੇ ਵਿੱਚ, ਇਹ ਸੰਸਾਰ ਸ੍ਰਿਸ਼ਟੀ ਵੀ ਜਿੰਨੇ ਵੀ ਪੁਰਸ਼ ਹੈ, ਖਾਣ ਪਾਨ ਕੇ ਮੀਤ ਸੁਤੇਤੇ, ਇਹ ਤਾਂ ਸਾਰੇ ਖਾਣ ਪਿਉਣ ਦੇ ਹੀ ਮੱਤਰ ਬਣੇ ਹੋਏ। ਜਬ ਲੋ ਖਾਵੇ ਤਬ ਲੋ ਮੀਤਾ, ਜਿੰਨਾ ਚਿਰ ਕਿਸੇ ਮਨੁੱਖ ਪਾਸੋਂ ਖਾਂਦੇ ਪੀਂਦੇ ਉਨਾ ਚਿਰ ਉਹਦੇ ਮਿੱਤਰ ਦੋਸਤ ਹਨ, ਪਾਇਨ ਜਬ ਹੋਏ ਦੁਸ਼ਮਣ ਰੀਤਾ, ਜਦੋਂ ਕਹਿੰਦੇ ਉਹਦੇ ਪਾਸੋਂ ਖਾਣਾ ਪੀਣਾ ਨਹੀਂ ਪਾਉਂਦੇ, ਫਿਰ ਬੈਰੀਆਂ ਵਾਲੀ ਇਹਨਾਂ ਦੀ ਜਿੱਤੀ ਹੋਣੀ, ਫਿਰ ਦੁਸ਼ਮਣ ਬਣ ਬਹਿੰਦੇ। ਆਪਣਾ ਪਰ ਕਾ ਜਗਤ ਸਬਾਏ, ਉਹ ਹਮੀਦ ਕਰੂ ਜਿਹੜਾ ਆਪਣਾ ਹੈ ਬਗਾਨਾ ਹੈ ਸੰਸਾਰ ਦੇ ਵਿੱਚ, ਨਿਰਧਨ ਭਏ ਨਾ ਦੇਖ ਆਏ, ਜਦੋਂ ਮਨੁੱਖ ਕਹਿੰਦੇ ਧਨ ਤੋਂ ਰਹਿਤ ਹੋ ਜਾਂਦਾ, ਉਹਨੂੰ ਕੋਈ ਨੀ ਆ ਕੇ ਦੇਖਦਾ, ਉਹਨੂੰ ਕੋਈ ਨੀ ਤੱਕਦਾ, ਅਸ ਵਿਚਾਰ ਕਰਕੇ ਉਰ ਮਾਹੀ, ਇਸ ਤਰ੍ਹਾਂ ਦੀ ਆਪਣੇ ਹਿਰਦੇ ਵਿੱਚ ਤੂੰ ਸੋਚ ਵਿਚਾਰ ਕਰਕੇ, ਮੋਹ ਕੁਟੰਬ ਤਜੋ ਕੁਛ ਨਾਹੀ, ਪਰਿਵਾਰ ਦਾ ਮੋਹ ਛੱਡ ਦੇ ਤੇ ਇਹਦੇ ਵਿੱਚ ਕੁਝ ਨੀ ਪਿਆ ਹੋਇਆ ਹੈ। ਦੋਹਰਾ ਧਨ ਲੋ ਇਨਕੀ ਮੀਤ ਤਾ, ਜਿੰਨੇ ਘਰ ਦੇ ਜੀਆ ਜੰਤ ਹੈ ਧਨ ਤਾਂ ਕੀ ਇਹਨਾਂ ਦੀ ਪ੍ਰੀਤੀ ਹੈਗੀ ਹੈ। ਦੁੱਖ ਮੈਂ ਕਾਮ ਨ ਆਏ, ਜਦੋਂ ਕਹਿੰਦੇ ਦੁੱਖ ਆ ਗਿਆ ਉਦੋਂ ਇਹਨਾਂ ਨੇ ਕਿਸੇ ਨੇ ਕੰਮ ਨਹੀਂ ਆਉਣਾ ਹੈ। ਦੁੱਖ ਸੁੱਖ ਕਰੇ ਸਹਾਇਤਾ, ਦੁੱਖ ਵੀ ਜਾਂ ਸੁੱਖ ਵੀ ਜਿਹੜੀ ਸਹਾਇਤਾ ਉਹ ਕਰਦਾ ਹੈ। ਐਸਾ ਇੱਕ ਖੁਦਾਏ, ਐਸਾ ਤਾਂ ਇੱਕੋ ਇੱਕ ਖੁਦਾਈ ਹੈ, ਬਾਕੀ ਕੋਈ ਨੀ ਕਰਦਾ ਸਹਾਇਤਾ ਔਖੇ ਸਮੇਂ। ਚੌਪਈ ਜਗ ਕੀ ਪ੍ਰੀਤ ਨ ਕਾਹੂ ਕਾਜਾ, ਸੰਸਾਰ ਦੇ ਲੋਕਾਂ ਦੀ ਜਿਹੜੀ ਪ੍ਰੀਤੀ ਹੈ ਨਾ, ਇਹ ਤਾਂ ਕਿਸੇ ਕੰਮ ਦੀ ਨਹੀਂ ਹੈ। ਪਰ ਹੈ ਆਏ ਦੁੱਖ ਜਾਵੇ ਭਾਜਾ। ਕਿਸੇ ਮਨੁੱਖ ਤੇ ਆ ਕੇ ਦੁੱਖ ਦਾ ਦੁੱਖ ਬਿਵਤਾ ਪੈ ਜਾਂਦੀ, ਸਭੇ ਭੱਜ ਜਾਂਦੇ ਉਸ ਦੇ ਨੇੜੇ ਤੋਂ। ਸ੍ਰੀ ਪ੍ਰਭ ਕੀ ਹੈ ਨੀਕੀ ਪ੍ਰੀਤ। ਇਸ ਕਰਕੇ ਹਮੀਦ ਕਾਰੂ, ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤੀ ਉਹ ਸਦਾ ਸੱਚੀ ਸੱਚੀ ਹੈ। ਕਰ ਹੁਸ ਦੀਵ ਤਾਂ ਹਿਸੋ ਹੀਤਾ, ਉਸ ਪਰਮੇਸ਼ਰ ਦੀ ਪ੍ਰੀਤੀ ਦੇ ਨਾਲ ਹਮੇਸ਼ਾ ਹਿਤ ਕਰ ਪ੍ਰੇਮ ਕਰ। ਅੰਤ ਕਾਲ ਮੈਂ ਲੇਤ ਛੁਟਾਏ, ਖੁਦਾ ਤੈਨੂੰ ਅੰਤ ਦੇ ਸਮੇ ਪ੍ਰੀਤੀ ਕਰਦਿਆਂ ਦੇਖ ਕੇ ਛੁਡਾ ਲਵੇਗਾ। ਇਤ ਉਤ ਜੋ ਸੁਖ ਦਾ ਸਮਦਾਏ, ਜਿਹੜਾ ਖੁਦਾ ਇੱਥੇ ਉੱਥੇ ਹਮੇਸ਼ਾ ਸੁਖ ਦੇਣ ਵਾਲਾ ਸੁਖ ਦਾਤਾ। ਐਸੇ ਬਚਨ ਸੁਣੇ ਕਾਰੂ ਜਬ, ਇਸ ਤਰ੍ਹਾਂ ਦੇ ਜਿਹੜੇ ਬਚਨ ਆ ਜਦੋਂ ਹਮੀਦ ਕਾਰੂ ਨੇ ਸੁਣਨਾ ਕੀਤੇ। ਤੀਨ ਭਇਓ ਗੁਰ ਚਰਨ ਗਹੇ ਤਬ, ਉਸੇ ਬਹੁਤ ਆਈ ਨਵਾਣਾ ਹੋ ਗਿਆ, ਨਿਮਰਤਾ ਸਹਿਤ ਹੋ ਗਿਆ, ਮਹਾਰਾਜ ਦੇ ਚਰਨ ਫੜ ਲਏ ਇਸ ਨੇ। ਤੁਮ ਜੋ ਕਹੋ ਕਰੋ ਮੈਂ ਸੋਏ, ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਜੋ ਤੁਸੀਂ ਕਹੋਗੇ ਉਹੀ ਮੈਂ ਹੁਣ ਕਰਾਂਗਾ। ਔਰ ਨਮੋ ਤੇ ਆਪ ਕੁਛ ਹੋਏ, ਆਪ ਦੇ ਦੱਸੇ ਤੋਂ ਬਗੈਰ ਹੋਰ ਮੈਥੋਂ ਕੁਝ ਨਹੀਂ ਹੋ ਸਕਦਾ। ਸ਼ਰਨ ਪਰਿਓ ਮੈਂ ਰਾਵਰ ਕੇਰੀ, ਗੁਰੂ ਨਾਨਕ ਸਾਹਿਬ ਹੁਣ ਤਾਂ ਮੈਂ ਆਪ ਦੀ ਸ਼ਰਨ ਦੇ ਵਿੱਚ ਢਹਿ ਪਿਆ। ਸ਼ਰਧਾ ਭੀ ਪਦ ਸ਼ਰਧਾ ਭੀ ਪਦ ਕੰਜ ਕਨੇਰੀ, ਤੁਹਾਡੇ ਚਰਨਾ ਕਮਲਾਂ ਦੇ ਉੱਪਰ ਮੇਰੀ ਬੜੀ ਸ਼ਰਧਾ ਹੋਈ ਆਈ ਹੈ। ਦੋਹਰਾ ਸ੍ਰੀ ਨਾਨਕ ਬੋਲੇ ਬਾਹਰ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਫੇਰ ਬਚਨ ਬੋਲੇ। ਅਵਲੋਕਿਓ ਮਨ ਦੀਨ, ਜਦੋਂ ਇਹ ਕਾਰੂ ਪਾਤਸ਼ਾਹ ਦਾ ਮਨ ਬਹੁਤ ਆਈ ਨਮਨ ਨਿਮਰਤਾ ਸਾਹਿਬ ਦੇਖਿਆ, ਬੰਦੀ ਖਾਨਾ ਛੋੜ ਤੂੰ, ਮਹਾਰਾਜ ਕਹਿੰਦੇ ਵੀ ਆ ਜਿਹੜੇ ਜੇਲ ਵਿੱਚ ਸੁੱਟੇ ਆ ਨਾ ਇਹਨਾਂ ਨੂੰ ਤੂੰ ਬਈ ਛੱਡ ਦੇ। ਮਨ ਜੋ ਕੈਦ ਜੇ ਕੀਨ, ਬਿਨਾਂ ਕਿਸੇ ਕਾਰਨ ਤੋਂ ਤੂੰ ਮਨੁੱਖਾਂ ਨੂੰ ਕੈਦ ਕੀਤਾ, ਜੇਲ ਵਿੱਚ ਸੁੱਟਿਆ, ਸਭ ਛੱਡ ਦੇ। ਚੌਪਈ ਜਹ ਜਹ ਨਰ ਤਿਹ ਕੈਦ ਕਰਾਏ, ਜਿੱਥੇ ਜਿੱਥੇ ਲੋਕ ਇਹਨੇ ਕਹਿੰਦੇ ਕੈਦ ਕੀਤੇ, ਜੇਲ ਖਾਨਾ ਵਿੱਚ ਸੁੱਟੇ ਸੀ। ਪਠੇ ਦੂਤ ਤਤਕਾਲ ਛੁਡਾਏ, ਆਪਣੇ ਜਿਹੜੇ ਕਹਿੰਦੇ ਦੂਤ ਹੈ ਭੇਜ ਦਿੱਤੇ ਹੈ, ਫਲਕਾਰੇ ਭੇਜ ਦਿੱਤੇ ਹੈ, ਬੜੀ ਛੇਤੀ ਉਹਨਾਂ ਨੂੰ ਜੇਲ ਖਾਨੇ ਤੋਂ ਛੁਡਾ ਦਿੱਤਾ ਹੈ। ਦਰਬ ਖਸੋਟਿਓ ਦਿਓ ਦਿਵਾਏ, ਉਹਨਾਂ ਨੂੰ ਕਹਿੰਦੇ ਜਿਹੜਾ ਉਹਨਾਂ ਕੋਲੋਂ ਤਨ ਖੋਇਆ ਸੀ ਉਹ ਵੀ ਕਹਿ ਕੇ ਵਾਪਸ ਦਪਾ ਦਿੱਤਾ। ਧਾਮਨ ਵਿਖੇ ਸਰਬ ਪਹੁੰਚਾਏ, ਸਗੋਂ ਜਿਹੜੇ ਕੈਦ ਵਿੱਚ ਕੀਤੇ ਸੀ ਉਹਨਾਂ ਨੂੰ ਛੁਡਾ ਕੇ ਤਨ ਦੇ ਕੇ ਘਰੋਂ ਕਰੀ ਪਹੁੰਚਾਇਆ ਇਸਨੇ। ਗੁਰੂ ਕਹੇ ਸਿਮਰੋ ਸਤਨਾਮੂ, ਉਸ ਵੇਲੇ ਫਿਰ ਗੁਰੂ ਮਹਾਰਾਜ ਕਹਿੰਦੇ ਵੀ ਚੰਗਾ ਹੁਣ ਤੂੰ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਸਿਮਰ, ਸਦਾ ਸਹਾਈ ਸਭ ਸੁਖ ਧਾਮੂ, ਸਦਾ ਸਹਾਇਤਾ ਕਰਨ ਵਾਲਾ ਸਾਰੇ ਸੁਖਾਂ ਦਾ ਘਰ ਹੈ ਵਾਹਿਗੁਰੂ ਨਾਮ। ਆਗੇ ਆਜਿਜ ਰੱਖਿਆ ਕਰੀਏ, ਅੱਗੇ ਵਾਸਤੇ ਜਿਹੜੇ ਗਰੀਬ ਨਮਾਣੇ ਨਿਤਾਣੇ ਉਹਨਾਂ ਦੀ ਰੱਖਿਆ ਕਰਨੀ। ਉਰਤੇ ਜ਼ੁਲਮੀ ਸਗਲ ਪ੍ਰਹਰੀਏ, ਹਿਰਦੇ ਵਿੱਚ ਜਿਹੜਾ ਕੋਈ ਜ਼ੁਲਮ ਕਰਨਾ ਉਹ ਸਾਰਾ ਹੀ ਤਰ੍ਹਾਂ ਕਰਕੇ ਛੱਡ ਦੇਈਏ, ਸਾਰਾ ਖਤਮ ਕਰ ਦੇਈਏ। ਕਲ ਮਲ ਕਰ ਜੋ ਧਨ ਇਕਠਾਏ, ਜਿਹੜਾ ਪਾਪਾਂ ਨੂੰ ਕਰ ਕਰਕੇ ਧਨ ਜੋ ਤੂੰ ਇਕੱਠਾ ਕੀਤਾ ਹੈ, ਦੇਹ ਖਰਾਏ ਤਨਾਏ ਖੁਦਾਏ, ਖੁਦਾ ਦੇ ਨਾਂ ਤੇ ਪੁਨਾਰਥੀ ਕਹਿੰਦੇ ਦਾਨ ਕਰ ਦੇ, ਛਕਾ ਦੇ ਖੁਦਾ ਦੇ ਨਾਂ ਤੇ, ਕਰੋ ਬੰਦਗੀ ਹੋਏ ਅਧੀਨ, ਇਸ ਤਰ੍ਹਾਂ ਕਹਿੰਦੇ ਅਧੀਨ ਹੋ ਕੇ ਖੁਦਾ ਦੀ ਬੰਦਗੀ ਕਰ, ਆਪਣਾ ਭਲਾ ਹਿਰਦੈ ਅਚੀਨ, ਇਸ ਤਰ੍ਹਾਂ ਤੂੰ ਆਪਣੇ ਹਿਰਦੇ ਵਿੱਚ ਜਾਣ ਲਾ ਵੀ ਮੇਰਾ ਭਲਾ ਹੋ ਜਾਏਗਾ। ਦੋਹਰਾ ਮਾਨ ਬਚਨ ਗੁਰ ਕੋ ਤਬੈ, ਉਸ ਵੇਲੇ ਹਮੀਦ ਕਾਰੂ ਗੁਰੂ ਦੇ ਬਚਨਾਂ ਨੂੰ ਮੰਨ ਕੇ, ਕਾਰੂ ਕਰੀ ਸੋ ਕਾਰ, ਉਹੀ ਜਿਹੜਾ ਕੰਮ ਹੈ ਜੋ ਮਾਰਨ ਦੱਸਿਆ ਉਹਨੂੰ ਇਹ ਕੀਤਾ ਇਸਨੇ। ਜਹ ਜਹ ਸੂਬੇ ਤਾਹੇ ਕੇ, ਜਿੱਥੇ ਜਿੱਥੇ ਇਹਦੇ ਸੂਬੇ ਹੈਗੇ ਸਨ, ਦੀਨੀ ਦੇਗ ਅਪਾਰ, ਉੱਥੇ ਉੱਥੇ ਬੜੀ ਭਾਰੀ ਖੁਦਾ ਦੇ ਨਾਂ ਤੇ ਲੰਗਰ ਚਲਾ ਤੇ ਛੇਤਰ ਲਾ ਤੇ ਇਸਨੇ। ਚੌਪਈ ਸ਼ਾਂਤ ਭਈ ਤਬ ਰੂਮ ਵਲਾਏ, ਜਿਹੜਾ ਰੂਮ ਦਾ ਇਲਾਕਾ ਹੈ ਸਾਰੇ ਪਾਸੇ ਸ਼ਾਂਤੀ ਹੋ ਗਈ। ਜਹ ਤਹ ਦੇਵਨ ਲੱਗੇ ਖਰਾਏ, ਜਿੱਥੇ ਕਿੱਥੇ ਸੂਬਿਆਂ ਦੇ ਜਿਹੜੇ ਲੋਕ ਲੋਕ ਕਹਿ ਖੁਦਾ ਦੇ ਨਾਂ ਤੇ ਪੁੰਨਾ ਅਰਥੀ ਪਦਾਰਥ ਦੇਣ ਲੱਗ ਪਏ ਸਭ ਨੂੰ ਸ੍ਰੀ ਗੁਰ ਕੇ ਤੇ ਜਾਵਨ ਕਰਕੇ। ਭਾਈ ਬਾਲਾ ਜੀ ਕਹਿੰਦੇ ਉਸ ਰੂਮ ਦੇਸ਼ ਦੇ ਇਲਾਕੇ ਵਿੱਚ ਗੁਰੂ ਮਹਾਰਾਜ ਦੇ ਜਾਣ ਕਰਕੇ ਉਹ ਤੋਂ ਜ਼ੁਲਮ ਸੋ ਗਏ ਸੁਟਰਕੇ, ਜਿਹੜਾ ਬੜਾ ਭਾਰੀ ਉੱਥੇ ਜ਼ੁਲਮ ਅਤਿਆਚਾਰ ਹੋ ਰਿਹਾ ਸੀ ਸਭ ਟਲ ਗਿਆ ਉੱਥੋਂ। ਮਾਨਵ ਆਵਨ ਸਗਰੇ ਲਾਗੇ, ਨੇਸ ਇਲਾਕੇ ਦੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ। ਧਰ ਹੈ ਉਪਾਇਨ ਪਾਇਨ ਆਗੇ, ਮਹਾਰਾਜ ਦੇ ਚਰਨਾਂ ਦੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਮਾਰ ਰੱਖਦੇ। ਬੰਦਹ ਪਦ ਅਰਬਿੰਦ ਮੁਕੰਦਾ, ਮਹਾਰਾਜ ਦੇ ਚਰਨਾਂ ਕਮਲਾਂ ਨੂੰ ਮੱਥੇ ਟੇਕਦੇ। ਸ੍ਰੀ ਗੋਬਿੰਦ ਸੱਚ ਦਾ ਨੰਦਾ, ਮਹਾਰਾਜ ਤੁਸੀਂ ਤਾਂ ਜਿਹੜਾ ਸੱਚ ਆਨੰਦ ਗੋਬਿੰਦ ਸਰੂਪ ਵਾਹਿਗੁਰੂ ਦਾ ਸਰੂਪ ਹੋ ਹੈ ਜੀ। ਬੋਲਿਓ ਕਾਰੂ ਦੁਆ ਕਰ ਜੋਰੀ, ਜਿਹੜਾ ਹਮੀਦ ਕਾਰੂ ਆ ਦੋਵੇਂ ਹੱਥ ਜੋੜ ਕੇ ਬੋਲਿਆ, ਮੋ ਭਾਰਤੀ ਤੁਮ ਮਿਹਰ ਨਾ ਥੋਰੀ, ਗੁਰੂ ਨਾਨਕ ਸਾਹਿਬ ਮੇਰੇ ਉੱਪਰ ਕੋਈ ਥੋੜੀ ਬਹੁਤੀ ਨਹੀਂ, ਮੇਰੀ ਬੇਨਤੀ ਹੋ ਗਈ ਮਿਹਰ। ਮਹਾਗਰਤ ਹਾਂ ਨਿਗਰਤ ਜਾਤੋ, ਮੈਂ ਤਾਂ ਬਹੁਤ ਵੱਡੇ ਟੋਏ ਵਿੱਚ ਮਹਾਰਾਜ ਨਿਗਰ ਦਾ ਗਰਕਦਾ ਜਾਂਦਾ ਸੀ। ਕਹਿ ਕਰ ਕਾਢਿਓ ਕਰ ਦੁੱਖ ਹਾਥੋ, ਮੇਰਾ ਹੱਥ ਫੜ ਕੇ ਬਾਹਰ ਕੱਢ ਲਿਆ ਦੁੱਖ ਨਾਸ਼ ਕਰ ਦਿੱਤਾ ਹੈ। ਦੋਹਰਾ ਭਲਾ ਹੋਏ ਮੇਰੋ ਅਭੈ, ਮਹਾਰਾਜ ਮੇਰਾ ਭਲਾ ਜ ਹੋ ਜਾਵੇਗਾ। ਆਸ ਭਈ ਉਰ ਆਏ, ਮੇਰੇ ਦੇ ਵਿੱਚ ਇਸ ਤਰ੍ਹਾਂ ਦੀ ਆਸਾ ਉਮੀਦ ਹੋਏ ਆਈ, ਆਪ ਪ੍ਰਸ਼ਨ ਖੁਦਾਏ ਹੋ। ਮੈਨੂੰ ਤਾਂ ਆਪ ਇਉਂ ਲੱਗਦਾ ਵੀ ਆਪ ਗੋਤਰੂ ਵਿੱਚ ਹੀ ਖੁਦਾਈ ਫਿਰ ਰਹੇ ਹੋ। ਮਾਰਗ ਦੀਨ ਬਤਾਏ, ਇਸ ਤਰ੍ਹਾਂ ਗੋਤਰੂ ਵਿੱਚ ਖੁਦਾ ਰੂਪ ਵਿਚਰਦਿਆਂ ਮੈਨੂੰ ਕਹਿੰਦੇ ਸੋਹਣਾ ਰਸਤਾ ਦੱਸ ਦਿੱਤਾ ਤੁਸਾਂ ਨੇ। ਚੌਪਈ ਬਾਰ ਬਾਰ ਬੰਦਹ ਪਦ ਗੁਰ ਕੋ, ਕਿਉਂ ਕਹਿ ਕੇ ਹਮੀਦ ਕਾਰੂ ਮੁੜ ਮੁੜ ਕੇ ਮਹਾਰਾਜ ਚਰਨਾ ਕਮਲਾਂ ਨੂੰ ਮੱਥੇ ਟੇਕਦਾ। ਮਨ ਅਧੀਨ ਕਰ ਪ੍ਰੇਮ ਹੈ ਉਰ ਕੋ, ਮਨ ਅਧੀਨ ਕਰਕੇ ਹਿਰਦੇ ਦਾ ਸੱਚਾ ਸੁੱਚਾ ਪ੍ਰੇਮ ਕਰਕੇ, ਮਿਹਰ ਧਰੇ ਬੋਲੇ ਸੁਖ ਦਾਏ, ਸੁਖ ਦੇਣ ਵਾਲੇ ਸਤਿਗੁਰੂ ਮਿਹਰ ਧਾਰਦੇ ਇਸ ਤਰ੍ਹਾਂ ਬੋਲੇ ਇਸ ਨੂੰ। ਕਾਰੂ ਇਹ ਪਗ ਇਹ ਮਗ ਮਿਲਣ ਖੁਦਾਏ, ਮੇਰ ਕਾਰੂ ਇਹ ਖੁਦਾ ਨੂੰ ਮਿਲਣ ਦਾ ਅਸਲੀ ਰਸਤਾ ਹੈ। ਤੁਝ ਪਰ ਕਿਰਪਾ ਭਈ ਹੈ ਤੂਰਨ, ਪਰ ਤਾਂ ਖੁਦਾ ਦੀ ਬੜੀ ਛੇਤੀ ਕਿਰਪਾ ਹੋ ਗਈ। ਮਹਾ ਪਾਪ ਹੋਏ ਸਭ ਚੂਰਨ, ਇਸ ਕਰਕੇ ਵੱਡੇ ਵੱਡੇ ਪਾਪ ਸਭ ਚੂਰਾ ਚੂਰਾ ਹੋ ਗਏ। ਹਿਰਦੈ ਵਿਖੈ ਭਾ ਚਿਤ ਕਰ ਤਾਰਾ, ਹਿਰਦੇ ਵਿੱਚ ਵੀ ਜਿਹੜਾ ਕਰਤਾਰ ਹੈ ਕਹਿੰਦੇ ਚੇਤੇ ਆਉਣ ਲੱਗ ਪਿਆ, ਭਾਵ ਬੰਧਨ ਤੇ ਹੋਏ ਉਧਾਰਾ, ਇਸ ਕਰਕੇ ਸੰਸਾਰ ਦੇ ਬੰਧਨਾਂ ਤੋਂ ਤੇਰਾ ਛੁਟਕਾਰਾ ਉਧਾਰ ਹੋ ਜਾਵੇਗਾ। ਕਾਰੂ ਕਹੈ ਮਿਹਰ ਭੀ ਤੇਰੀ, ਅਮੀਰ ਕਾਰੂ ਪਾਤਸ਼ਾਹ ਕਹਿੰਦਾ ਹੇ ਗੁਰੂ ਨਾਨਕ ਸਾਹਿਬ ਤੁਹਾਡੀ ਮਿਹਰ ਹੋ ਗਈ ਮੇਰੇ ਤੇ। ਕਾਟੀ ਲੋਭ ਹਿਰਦੈ ਤੇ ਬੇਰੀ, ਮੇਰੀ ਹਿਰਦੇ ਵਿੱਚ ਜਿਹੜੀ ਲੋਭ ਦੀ ਬੇੜੀ ਸੀ ਉਹ ਮਹਾਰਾਜ ਹੱਥਕੜੀ ਘੱਟ ਦਿੱਤੀ ਤੁਸੀਂ। ਮੁਝ ਕੋ ਪੰਥ ਬਤਾਇਓ ਨੀਕਾ, ਮੈਨੂੰ ਮਹਾਰਾਜ ਖੁਦਾ ਦੀ ਦਾ ਜਿਹੜਾ ਚੰਗਾ ਰਸਤਾ ਸੀ ਤੁਸਾਂ ਨੇ ਦੱਸਿਆ। ਭਲਾ ਕਰਨ ਆਏ ਸਭ ਹੀ ਕਾ, ਇਹ ਤਾਂ ਮਹਾਰਾਜ ਮੇਰਾ ਤਾਂ ਕੀ ਹੈ ਸਾਰੇ ਇਲਾਕੇ ਦਾ ਤੁਸੀਂ ਭਲਾ ਕਰਨ ਲਈ ਆਏ ਹੋ। ਕਿਤਕ ਦਿਵਸ ਗੁਰ ਤਹਾ ਬਿਤਾਏ, ਕਿਉਂ ਗੁਰੂ ਨਾਨਕ ਸਾਹਿਬ ਜੀ ਨੇ ਰੂਮ ਦੇ ਦੇਸ਼ ਇਲਾਕੇ ਵਿੱਚ ਕੁਝ ਕੁ ਦਿਨ ਹੋਰ ਬਤੀਤ ਕੀਤੇ। ਸਰਬ ਲੋਕ ਤਹ ਸੁਖੀ ਵਸਾਏ, ਸਾਰੇ ਲੋਕਾਂ ਨੂੰ ਕਹਿੰਦੇ ਸੁਖੀ ਵਸਾਇਆ ਰਸਾਇਆ ਹੈ। ਨਾਮ ਦਾਨ ਕੀ ਸਿੱਖਿਆ ਦੀਨੀ, ਸਾਰੇ ਲੋਕਾਂ ਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਨਾਮ ਜਪਣਾ ਹੈ, ਦਾਨ ਕਰਨਾ ਹੈ। ਭਇਓ ਨਿਹਾਲ ਹਿਰਦੇ ਜਿਨ ਲੀਨੀ, ਜਿਨ੍ਹਾਂ ਨੇ ਸਿੱਖਿਆ ਨੂੰ ਧਾਰਨ ਕਰ ਲਿਆ ਉਹ ਨਿਹਾਲੋ ਨਿਹਾਲ ਹੋ ਗਏ ਹਨ। ਤ੍ਰਾਸ ਦੇਸ਼ ਕੋ ਸਭ ਨਿਰਵਾਰਾ, ਜਿਹੜਾ ਇਹ ਹਮੀਦ ਕਾਰੂ ਦੇ ਕਰਕੇ ਭੈ ਡਰ ਬਣਿਆ ਸੀ ਸੰਸਾਰ ਦੇ ਲੋਕਾਂ ਨੂੰ ਸਭ ਦੂਰ ਕਰਤਾ ਗੁਰੂ ਮਹਾਰਾਜ ਨੇ। ਕਾਰੂ ਨੀਕੇ ਮਗ ਮਹਿ ਡਾਰਾ, ਜਿਹੜਾ ਹਮੀਦ ਕਾਰੂ ਸੀ ਨੂੰ ਚੰਗੇ ਰਸਤੇ ਪਾ ਦਿੱਤਾ ਆਪ ਜੀ ਨੇ। ਪੌਹਰ ਗਮਨ ਕੀ ਵੀ ਕੀਨੀ ਤਿਆਰੀ। ਉਸ ਤੋਂ ਬਾਅਦ ਮਹਾਰਾਜ ਜੀ ਨੇ ਇਸ ਇਲਾਕੇ ਤੋਂ ਅੱਗੇ ਨੂੰ ਜਾਣ ਦੀ ਤਿਆਰੀ ਕਰ ਲਈ। ਤਬ ਕਾਰੂ ਅਸ ਗਿਰਾ ਉਚਾਰੀ। ਮਹਾਰਾਜ ਨੂੰ ਵੀ ਇਹ ਚੱਲਣ ਨੂੰ ਤਿਆਰ ਹੋ ਗਏ। ਦੇਖ ਕੇ ਇਸਨੇ ਉਹ ਬਚਨ ਕਿਹਾ ਹੈ, ਕਿਰਪਾ ਧਾਰ ਰਹੀਏ ਮੁਝ ਪਾਸੂ, ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਹੋਏ ਮੇਰੇ ਕੋਲ ਹੀ ਰਹਿ ਪਈਏ। ਗਮਨਨ ਤਿਆਰ ਭਏ ਕਿਉਂ ਆਸੂ। ਹਾਂ ਮਹਾਰਾਜ, ਚੱਲਣ ਵਾਸਤੇ ਏਡੀ ਛੇਤੀ ਕਿਉਂ ਤਿਆਰ ਹੋ ਗਏ। ਮੈਂ ਸੇਵਕ ਸਭ ਭਾਂਤ ਤੁਮਾਰਾ, ਮੈਂ ਤਾਂ ਸਭ ਤਰ੍ਹਾਂ ਕਰਕੇ ਤੁਹਾਡਾ ਮਾਰਾ ਪੂਰਾ ਪੂਰਾ ਸਿੱਖ ਸੇਵਕ ਹਾਂ। ਸਰਬ ਦੇ ਸ਼ਕੀਨੋ ਨਿਸਤਾਰਾ, ਇਹ ਤਾਂ ਆ ਕੇ ਸਾਰੇ ਦੇਸ਼ ਦਾ ਪਾਰ ਉਤਾਰਾ ਕਰ ਦਿੱਤਾ। ਰਹਿਤ ਨਹੀਂ ਜੇ ਕਰ ਹੋ ਪਿਆਨਾ, ਮਹਾਰਾਜ ਜੀ ਆਪ ਨਹੀਂ ਰਹਿੰਦੇ ਤੇ ਜਾਣਾ ਚਾਹੁੰਦੇ ਹਾਂ। ਉਨ ਦਰਸ਼ਨ ਦੇਵਹ ਅਬ ਆਨ ਕਬ ਆਨਾ, ਫਿਰ ਮਹਾਰਾਜ ਦੱਸੋ ਵੀ ਕਦੋਂ ਆ ਕੇ ਦੁਬਾਰਾ ਦਰਸ਼ਨ ਦੇਵੋਗੇ। ਸੁਣ ਕੇ ਬੋਲੇ ਕਿਰਪਾ ਨਿਧਾਨਾ, ਹਮੀਦ ਕਾਰੂ ਨੂੰ ਤੋਂ ਸੁਣ ਕੇ ਕਿਰਪਾ ਦੇ ਖਜ਼ਾਨਾ ਬਚਨ ਬੋਲੇ, ਸਿਮਰਹ ਨਾਮ ਹੋਏ ਕਲਿਆਣਾ। ਮਹਾਰਾਜ ਕਹਿੰਦੇ ਵੀ ਇੱਥੇ ਰਹਿ ਕੇ ਪਰਮੇਸ਼ਰ ਦਾ ਨਾਮ ਸਿਮਰ, ਤੇਰੀ ਕਲਿਆਣ ਹੋ ਜਾਏ। ਹਿਰਦੇ ਧਿਆਨ ਆਪਣਾ ਤੁਮ ਧਾਰੋ, ਆਪਣੇ ਹਿਰਦੇ ਵਿੱਚ ਕਹਿੰਦੇ ਧਿਆਨ ਧਾਰ, ਇਹੀ ਮਾਰੋ ਮਿਲਨ ਵਿਚਾਰ ਹੋ। ਸਾਡਾ ਸਰਚਿਤ ਅਨੰਦ ਸਰੂਪ ਦਾ ਹਿਰਦੇ ਧਿਆਨ ਧਰਨਾ ਹੈ, ਇਹੀ ਸਾਡਾ ਪੱਕੇ ਤੌਰ ਤੇ ਮਿਲਣਾ ਜੁੜਨਾ ਵਿਚਾਰ ਲਾ ਸੋਚ ਲਾ। ਵਿਦਾ ਭਏ ਕਹਿ ਕੇ ਭਰੇ ਆਈ, ਇਸ ਤਰ੍ਹਾਂ ਦੇ ਬਚਨ ਕਹਿੰਦੇ ਕਹਿੰਦੇ ਗੁਰੂ ਮਹਾਰਾਜ ਮੱਲੋ ਮੱਲੀ ਜ਼ਬਰਦਸਤੀ ਵਿਦਾ ਹੋ ਗਏ। ਕਹਿੰਦਿਆਂ ਕਹਿੰਦੇ ਚੱਲ ਪਏ। ਗਮਨੇ ਆਨ ਸਥਾਨ ਗੁਸਾਈ, ਜਗਤ ਦੇ ਮਾਲਕ ਕਹਿੰਦੇ ਕਿਸੇ ਹੋਰ ਸਥਾਨ ਵੱਲ ਨੂੰ ਚੱਲ ਪਏ। ਇਸ ਤਰ੍ਹਾਂ ਇਹ ਰੋਮ ਦੇਸ਼ ਦੇ ਵਿੱਚ ਆਪ ਜੀ ਜਿਵੇਂ ਪਹੁੰਚੇ, ਇੱਥੋਂ ਦਾ ਜਿਹੜਾ ਹਮੀਰ ਕਾਰੂ ਨਾਮ ਦਾ ਪਾਤਸ਼ਾਹ ਸੀ, ਇਹ ਗੁਰੂ ਨਾਨਕ ਸਾਹਿਬ ਜੀ ਤੋਂ ਇੱਕ ਪਹਿਲਾਂ ਕਾਫੀ ਸਮਾਂ ਕਾਰੂ ਪਾਤਸ਼ਾਹ ਹੋਇਆ, ਉਹਦੇ ਵਰਗਾ ਇਹ ਵੀ ਕਚੂਸ ਸੀ, ਜਿਸ ਕਰਕੇ ਇਹਨੂੰ ਵੀ ਲੋਕ ਉਹ ਕਾਰੂ ਹਮੀਰ ਕਹਿੰਦੇ ਸਨ। ਅਤੇ ਹੁਣ ਵੀ ਕੋਈ ਬਹੁਤਾ ਕਚੂਸ ਸੋਮਜਾ ਹੋਵੇ ਨਾ ਦਮੜੀ ਨਾ ਦੇਵੇ, ਉਹਨੂੰ ਅਸੀਂ ਕਹਿ ਦਿੰਦੇ ਤਾਂ ਵੀ ਘਰ ਹੀ ਹੈ। ਇਸ ਤਰ੍ਹਾਂ ਦਾ ਇਹ ਕਚੂਸ ਜਿਹਾ ਸੀ, ਹਮੀਦ ਦਾ ਨਾਂ ਸੀ ਅਤੇ ਕਾਰੂ ਇਹਦੀ ਅੱਲ ਸੀ। ਬਹੁਤਾ ਕਚੂਸ ਸੋਮ ਹੋਣ ਕਰਕੇ ਇਸ ਤਰ੍ਹਾਂ ਮਹਾਰਾਜ ਨੇ ਇਹਦਾ ਉਧਾਰ ਸੁਧਾਰ ਕੀਤਾ। ਇਸ ਨੂੰ ਜਿਹੜਾ ਕੋਈ ਧਨ ਪਦਾਰ ਖੋਹ ਖੰਡ ਕੇ ਇਸਨੇ ਇਕੱਠਾ ਕੀਤਾ, ਖਜ਼ਾਨਿਆਂ ਦੇ ਰੂਪ ਵਿੱਚ ਉਹ ਸਾਰਾ ਗਰੀਬਾਂ ਨੂੰ ਦਵਾਇਆ, ਥਾਂ ਥਾਂ 'ਤੇ ਸੂਬਿਆਂ ਵਿੱਚ ਕਹਿ ਕੇ ਲੰਗਰ ਛੇਤਰ ਲਵਾ ਦਿੱਤੇ ਹੈ। ਅਤੇ ਇਸ ਤਰ੍ਹਾਂ ਸਤਿਨਾਮ ਦਾ ਉਪਦੇਸ਼ ਦੇ ਕੇ ਸਭ ਨੂੰ ਵਾਹਿਗੁਰੂ ਵਾਹਿਗੁਰੂ ਜਪਾਇਆ। ਉਹ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਇਹ ਪ੍ਰਸੰਗ ਉਹਨਾਂ ਨੂੰ ਮਿਲਿਆ, ਉਸੇ ਤਰ੍ਹਾਂ ਹੀ ਡਾਕਟਰ ਵੀਰ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਜਿਹੜੀ ਉਹ ਜਨਮ ਸਾਖੀ ਉਹਦੇ ਵਿੱਚ ਜਿਵੇਂ ਥੋੜ੍ਹੇ ਜਿਹੇ ਫਰਕ ਨਾਲ ਲਿਖਿਆ, ਉਹਦੀਆਂ ਹੋਥਾਂ ਹੇਠਾਂ ਟਿੱਪਣ ਦਿੱਤੀਆਂ। ਗੁਰੂ ਖਾਲਸਾ ਤਵਾਰੀਖ ਵੀ ਜਿਵੇਂ ਕੋਈ ਥੋੜ੍ਹਾ ਬਹੁਤਾ ਫਰਕ ਨਾਲ ਲਿਖਿਆ ਹੈ, ਉਹ ਹੇਠਾਂ ਟਿੱਪਣ ਦਿੱਤੀਆਂ ਵੀ ਰੋਮ ਦਾ ਨਹੀਂ ਸੀ। ਕਿਸੇ ਨੇ ਉਹ ਲਿਖਿਆ ਵੀ ਇਹ ਮਿਸਰ ਦਾ ਸੀ ਹਮੀਦ ਕਾਰੂ ਪਾਤਸ਼ਾਹ, ਕਿਸੇ ਨੇ ਮਦੀਨੇ ਦਾ ਲਿਖਿਆ ਹੈ। ਭਾਵੇਂ ਕੋਈ ਕੁਛ ਸੁਸ਼ਮਾ ਦਾ ਨਾਨਾ ਪਾਤਸ਼ਾਹ ਹੋਇਆ, ਭਾਵੇਂ ਰੋਮ ਦਾ ਹੋਇਆ, ਭਾਵੇਂ ਮਿਸਰ ਦਾ ਹੋਇਆ, ਭਾਵੇਂ ਮਦੀਨੇ ਦਾ ਹੋਇਆ, ਮਹਾਰਾਜ ਸਾਰੇ ਥਾਵਾਂ ਵਿੱਚ ਹੀ ਗਏ ਹੈ। ਉਹ ਦੱਸਦੇ ਆ ਵੀ ਮਿਸਰ ਦੇ ਵਿੱਚ ਵੀ ਕੈਕ ਨਾਮ ਦਾ ਸ਼ਹਿਰ ਹੈ, ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਥੜਾ ਹੈ, ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਅੱਗੇ ਆ ਕੇ ਦੱਸਿਆ। ਡਾਕਟਰ ਵੀਰ ਸਿੰਘ ਜੀ ਨੇ ਚਾਰ ਅੱਖਰ ਹੇਠਾਂ ਲਿਖ ਦਿੱਤੇ ਹੈ। ਇਸ ਤਰ੍ਹਾਂ ਇਹ ਜਿਹੜਾ ਪ੍ਰਸੰਗ ਇੱਥੇ ਪੂਰਾ ਹੋਇਆ। ਇਸ ਤੋਂ ਅੱਗੇ ਜਿਵੇਂ ਗੁਰੂ ਮਹਾਰਾਜ ਹਰਸ਼ ਬਲੈਤ, ਜਿਧਰੇ ਅਫਰੀਕੀ ਲੋਕ ਬਹੁਤੇ ਕਾਲੇ ਜਿਹੇ ਹਨ, ਆਦਮ ਖਾਣੇ, ਇਹਨਾਂ ਵਿੱਚ ਜਿਵੇਂ ਮਹਾਰਾਜ ਚਲੇ ਗਏ ਸੀ, ਇਹ ਹਬਸ਼ੀ ਲੋਕਾਂ ਨੂੰ ਜਿਵੇਂ ਮਹਾਰਾਜ ਨੇ ਉਧਾਰਿਆ ਸੁਧਾਰਿਆ, ਉਹ ਪ੍ਰਸੰਗ ਆਏਗਾ। ਉਹ ਜਿਵੇਂ ਆਏਗਾ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਏ ਥੀ ਸਮਾਪਤੀ ਹੈ ਜੀ। ਹਿਰਦੈ ਧਿਆਨ ਆਪਣੇ ਤੁਮ ਧਾਰਹੁ, ਇਹੀ ਹਮਾਰੋ ਮਿਲਨ ਵਿਚਾਰਹੁ। ਵਿਦਾ ਭਏ ਕਹਿ ਕੈ ਭਰਿਆਈ, ਗਮ ਨੇ ਆਨ ਸਥਾਨ ਗੁਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਦਾਨ, ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕ